ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਚਿੰਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇੱਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁੰਦਰ ਬਦਨ ਨਿਕਦਨ ਦੁਖ ਸਦਨ ਸੁਖਨ ਗੁਣ ਪੂਰ ਸ੍ਰੀ ਸਤਿਗੁਰ ਹਰਿ ਕ੍ਰਿਸ਼ਨ ਜੀ ਜੈ ਜੈ ਮੰਗਲ ਮੂਰ ਸੁੰਦਰ ਬਦਨ ਨਿਕਦਨ ਦੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜਰੇ ਹੈ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਵਿੱਚੋਂ ਪਾਠ ਜਾਪ ਹੋ ਰਿਹਾ ਸੀ। ਰਾਗੀ ਸਿੰਘਾਂ ਨੇ ਆਪਣੀ ਹਾਜ਼ਰੀ ਲਾਉਂਦਿਆਂ ਹੋਇਆਂ ਸਤਿਗੁਰੂ ਦੇ ਦਰਬਾਰ ਦੇ ਵਿੱਚ ਸੰਗੀਤ ਦੇ ਨਿਯਮਾਂ ਵਿੱਚ ਕੋਈ ਸਮਾਂ ਗੁਰਬਾਣੀ ਦਾ ਕੀਰਤਨ ਕਰਕੇ ਸੁਣਾਇਆ ਹੈ, ਹਾਜ਼ਰੀ ਭਰੀ ਲਾਹਾ ਲਿਆ ਹੈ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਜਿਵੇਂ ਆਪ ਜੀ 52 ਰਾਜਿਆਂ ਨੂੰ ਜਿਨ੍ਹਾਂ ਨੂੰ ਉਮਰ ਭਾਰੀ ਕੈਦ ਸੀ ਉਹ ਛਿੜਾ ਕੇ ਜਹਾਂਗੀਰ ਪਾਤਸ਼ਾਹ ਪਾਸੋਂ ਜੋ ਉਹਨਾਂ ਦਾ ਰਾਜ ਭਾਗ ਖੋਇਆ ਸੀ ਉਹਨੂੰ ਦੁਬਾਰਾ ਹਾਸਲ ਕਰਾ ਕੇ ਇਸ ਤਰ੍ਹਾਂ ਜਿਹੜਾ ਗੁਰੂ ਘਰ ਦਾ ਸਭ ਤੋਂ ਵੱਡਾ ਚੰਦੂ ਦੁਸ਼ਟ ਸੀ ਉਹਨੂੰ ਪਕੜ ਕੇ ਅਤੇ ਇਸ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਸਨ। ਜਿਸ ਦਿਨ ਆਏ ਸੀ ਉਸ ਦਿਨ ਇਹ ਦੀਵਾਲੀ ਦਾ ਦਿਨ ਸੀ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੀ ਖੁਸ਼ੀ ਵਿੱਚ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਹਨ ਉਹਨਾਂ ਨੇ ਘਿਓ ਦੇ ਜੀਵੇ, ਹਰਿਮੰਦਰ ਸਾਹਿਬ, ਸਰੋਵਰ ਦੀਆਂ ਪਰਿਕਰਮਾ ਵਿੱਚ ਬਾਲ ਬਾਲ ਕੇ ਖੁਸ਼ੀਆਂ ਮਨਾਈਆਂ ਅਤੇ ਅਰਸ਼ ਵਾਲੀ ਚਲਾਈ, ਪਟਾਕੇ ਆਦਿਕ ਚਲਾਏ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਮਾ ਦੇ ਮੰਗਲ ਗਾਏ, ਜਸ ਕੀਤਾ, ਸਾਜ ਵਜਾਏ। ਇਸ ਤਰ੍ਹਾਂ ਤਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਉਤਸਵ ਦਾ ਦਿਨ ਹੈ, ਬੰਦੀ ਛੋੜ ਰੂਪ ਵਿੱਚ, ਖੁਸ਼ੀ ਰੂਪ ਦੇ ਵਿੱਚ ਸਿੱਖ ਸੰਗਤਾਂ ਵਿਸ਼ੇਸ਼ ਕਰਕੇ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਮਨਾਉਂਦੀਆਂ। ਬਾਕੀ ਜਿਹੜੇ ਕੋਈ ਮਾਈ ਭਾਈ ਗੁਰੂ ਨਾਨਕ ਨੇਮ ਲੇਵਾ ਸਿੱਖ ਸੇਵਕ, ਜਿੱਥੇ ਕਿੱਥੇ ਵੀ ਉਹ ਰਹਿੰਦਾ ਹੈ, ਨਿਵਾਸ ਕਰਦਾ ਹੈ, ਉੱਥੇ ਹਰ ਸਾਲ ਹੀ ਇਹ ਮਹਾਨ ਜਿਹੜਾ ਖੁਸ਼ੀ ਦਾ ਤਿਉਹਾਰ ਹੈ, ਉਤਸ਼ਾਹ ਦਾ ਦਿਨ ਹੈ, ਇਸ ਨੂੰ ਮਨਾਉਂਦਾ ਹੈ। ਅਜੇ ਇੱਥੇ ਵੀ ਉਹ ਬੰਦੀ ਛੋੜ ਜਿਹੜਾ ਦਿਨ ਹੈ ਮਨਾਇਆ ਜਾ ਰਿਹਾ, ਆਪ ਸਿੱਖ ਸੰਗਤਾਂ ਨੂੰ ਬੰਦੀ ਛੋੜ ਦੀ ਅਤੇ ਦੀਵਾਲੀ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ। ਆਪਾਂ ਅੱਜ ਦਾ ਜਿਹੜਾ ਇਤਿਹਾਸ ਵਿੱਚ ਪ੍ਰਸੰਗ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਉਣ ਦੀ ਖੁਸ਼ੀ ਦੇ ਵਿੱਚ ਹੀ ਪੜ੍ਹਨਾ, ਸੁਣਨਾ, ਵਿਚਾਰਨਾ ਹੈ, ਲਾਹਾ ਲੈਣਾ ਹੈ। ਇਤਿਹਾਸ ਚੱਲ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਜਿਸ ਤਰ੍ਹਾਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਜਿਸ ਵੇਲੇ ਦੂਜੀ ਵਾਰ ਲਿਖਿਆ ਹੋਇਆ ਸੀ, ਪੰਜ ਦਿਨ ਹਿਸਾਬ ਕਿਤਾਬ ਹੁੰਦਾ ਰਿਹਾ। ਜਿਹੜਾ ਇਹ ਮੁਨਸ਼ੀ ਹੈ, ਭਾਵੇਂ ਕਈ ਤਰ੍ਹਾਂ ਦੀਆਂ ਅਡੋੜੀਆਂ ਜਿਹੀਆਂ ਪਾਉਂਦਾ ਰਿਹਾ, ਕਿਉਂਕਿ ਚਾਹੁੰਦਾ ਸੀ ਵੀ ਗੁਰੂ ਮਹਾਰਾਜ ਨੇ ਐਡਾ ਵੱਡਾ ਨਵਾਬ ਦਾ ਮੋਦੀ ਬਣ ਕੇ ਮੈਨੂੰ ਕੋਈ ਵੱਡੀ ਨਹੀਂ ਦਿੱਤੀ ਸੀ, ਕੋਈ ਪੈਸੇ ਨਹੀਂ ਦਿੱਤੇ ਹਨ, ਮੇਰਾ ਮਾਣ ਤਾਣ ਨਹੀਂ ਕੀਤਾ ਹੈ, ਇਸ ਕਰਕੇ ਕਹੀਏ ਸਖਤ ਦੇ ਲਫ਼ਜ਼ ਵੀ ਕਹਿੰਦਾ ਰਿਹਾ, ਪਰ ਅਖੀਰੀ ਲੇਖਾ ਕਰ ਕਰਕੇ ਹੰਭ ਹਾਰ ਗਿਆ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਦਾ 321 ਰੁਪਏ ਵਾਧਾ ਨਿਕਲੇ ਆਇਆ ਨਵਾਬ ਵੱਲੀ। ਇਸ ਤਰ੍ਹਾਂ ਇਹ ਸਾਰਾ ਕੁਛ ਦੇਖ ਦੇਖ ਕੇ ਅੰਤਰ ਖਾਤੇ ਬਹੁਤ ਹੋਇਆ, ਪਰ ਇਹਦਾ ਵੱਸ ਕੋਈ ਨਹੀਂ ਚੱਲਿਆ। ਸ਼ਰਮ ਦਾ ਮਾਰਿਆ ਨਵਾਬ ਕੋਲੋਂ ਨਹੀਂ ਦੱਸਣ ਗਿਆ, ਸਿੱਧੇ ਘਰੇ ਚਲਿਆ ਗਿਆ। ਜੈ ਰਾਮ ਜੀ ਨੂੰ ਜਿਸ ਵੇਲੇ ਪਤਾ ਚੱਲਿਆ ਥੋੜ੍ਹਾ ਬਹੁਤ, ਇਸਨੇ ਮਨ ਵਿੱਚ ਬਹੁਤ ਖੁਸ਼ੀ ਮਨਾਈ ਹੈ। ਨਵਾਬ ਨੂੰ ਜਾ ਕੇ ਦੱਸਿਆ ਵੀ ਮਾਰਾ ਲੇਖਾ ਜੋਖਾ ਹੋ ਗਿਆ। ਕਹਿਣ ਲੱਗੇ ਵੀ ਕਈ ਦਿਨਾਂ ਦਾ ਚੱਲ ਰਿਹਾ ਸੀ, ਮੁਨਸ਼ੀ ਤਾਂ ਆਇਆ ਨਹੀਂ। ਜੈ ਰਾਮ ਜੀ ਕਹਿਣ ਲੱਗੇ ਵੀ ਮੈਨੂੰ ਪਤਾ ਚੱਲਿਆ ਵੀ ਹਿਸਾਬ ਕਿਤਾਬ ਪੂਰਾ ਹੋ ਗਿਆ ਹੈ, ਅਤੇ ਸਾਰੀ ਗੱਲ ਦਾ ਜਿਹੜਾ ਪਤਾ ਤੁਹਾਡੇ ਮੁਨਸ਼ੀ ਨੂੰ, ਉਹਨੂੰ ਬੁਲਾ ਕੇ ਇੱਥੇ ਪੁੱਛੋ ਸਭਾ ਵਿੱਚ। ਇਹ ਬੁਲਾਇਆ ਗਿਆ, ਫਿਰ ਬਹੁਤ ਹੀ ਇਹਨੇ ਯਾਨੀ ਅੰਦਰੋਂ ਦੁਖੀ ਜਿਹੇ ਹੋ ਕੇ, ਬਹੁਤ ਹੀ ਤਕਲੀਫ ਜੀ ਮੰਨਦਿਆਂ ਹੋਇਆਂ, ਮਸਾਂ ਮਸਾਂ ਮੁੱਖ ਤੋਂ ਲਫ਼ਜ਼ ਮਿਲੇ ਵੀ ਇਹ ਨਵਾਬ ਕੀ ਕਹੀਏ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਸੀ ਵੀ ਜਿਹੜੇ ਸਾਡੇ ਮੋਦੀ ਸਾਹਿਬ ਸੀ, ਕਿਵੇਂ ਆਪਣੇ ਹੱਟ 'ਤੇ ਗਰੀਬਾਂ ਨੂੰ ਸਭ ਕੁਝ ਲੁਪਟਾਈ ਪਟਾਈ ਜਾਂਦੇ ਹਨ। ਪਰ ਹੈਰਾਨੀ ਦੀ ਗੱਲ ਹੈ, ਫਿਰ ਵੀ ਉਹਨਾਂ ਨੇ ਤੁਹਾਡੇ ਵੱਲੋਂ 321 ਰੁਪਈਏ ਵਾਧੇ ਦੇ ਬਕਾਏ ਦੇ ਕੱਢ ਦਿੱਤੇ, ਤੁਸੀਂ ਉਹਨਾਂ ਦੇ ਦੇਣੇ ਆ ਕਰਜ਼ਾਈ ਹੋ। ਸੁਣ ਕੇ ਵੀ ਆਚਾਰਜ ਹੋਇਆ, ਕਹਿਣਗੇ ਚੁਗਲ ਲੋਕ ਤਾਂ ਬਹੁਤ ਇਹੋ ਜਿਹੀਆਂ ਚੂਰੀਆਂ ਕਰਦੇ ਸੀ ਵੀ ਜਿਹੜਾ ਗੁਰੂ ਨਾਨਕ ਤੁਹਾਡਾ ਮੋਦੀ ਹੈ, ਉਹਨੇ ਲੁਟਾ ਪੁਟਾ ਕੇ ਇੱਕ ਦਿਨ ਭੱਜ ਜਾਣਾ, ਇੱਥੇ ਭਗੌੜਾ ਹੋ ਜਾਣਾ ਹੈ, ਤੁਸੀਂ ਖਬਰ ਸਾਰ ਲਓ। ਉੱਧਰ ਜੈ ਰਾਮ ਕਹਿੰਦਾ ਵੀ ਮੇਰੇ ਕੋਲ ਵੀ ਬਹੁਤ ਆਉਂਦੇ ਸੀ, ਕਹਿੰਦੇ ਸੀ ਵੀ ਤੂੰ ਸੰਭਾਲ, ਹੱਥਾਂ ਜੇ ਘਾਟਾ ਕੂਟਾ ਪੈ ਗਿਆ ਸਾਰਾ ਤੇਰੇ ਗੱਲ ਪੈ ਜਾਣਾ ਹੈ। ਇਸ ਕਰਕੇ ਇਹ ਤਾਂ ਅਚਰਤਾ ਵਾਲੀ ਗੱਲ ਹੈ। ਫਿਰ ਜੈ ਰਾਮ ਵੀ ਕਹਿਣ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਬਹੁਤ ਸਖੀ ਦਾਤੇ ਹੈ, ਕਿਸੇ ਗਰੀਬ ਦਾ ਦੁੱਖ ਤਕਲੀਫ ਨਹੀਂ ਚੱਲ ਸਕਦੇ, ਦਾਨ ਦੇਣ ਕਰਕੇ ਉਹਨਾਂ ਦੇ ਇਹ ਮੋਦੀ ਖਾਨੇ ਵਿੱਚ ਬਰਕਤ ਪੈ ਗਈ ਹੈ। ਇਹ ਕਿਸੇ ਨੂੰ ਨਹੀਂ ਪਤਾ ਵੀ ਇਹ ਤਾਂ ਸਾਰਿਆਂ ਨੂੰ ਦਾਨ ਦੇਣ ਵਾਲੇ ਆ, ਮੁਕਤ ਦੇਣ ਵਾਲੇ ਆ। ਇਸ ਰੂਪ ਜੇ ਥੋੜ੍ਹਾ ਬਹੁਤਾ ਕਿਸੇ ਨੂੰ ਕੋਈ ਦੇ ਦਿੱਤਾ, ਇਹ ਕੋਈ ਬਹੁਤ ਵੱਡੀ ਗੱਲ ਭਲਾ ਕੀ ਹੈ? ਇੱਕ ਇੱਕ ਜੀਅ ਦਾ ਜ਼ਿੰਦਗੀ ਜ਼ਿੰਦਗੀ ਭਰ ਦਾ ਸਭ ਕੁਛ ਉਹਨੂੰ ਐਂ ਪੂਰਾ ਦੇ ਦਿੱਤਾ ਹੈ, ਯਾਨੀ ਜੋ ਕੁਛ ਪਾਇਆ ਸੋ ਇੱਕ ਵਾਰ, ਜੋ ਕਿਸੇ ਜੀਵ ਦੇ ਮੱਥੇ ਵਿੱਚੋਂ ਲਿਖ ਕੇ ਪਾਇਆ ਹੈ ਵੀ ਇਹਨੂੰ ਇੰਨਾ ਇਹ ਮਹੀਨਾ ਹੈ, ਇੰਨੇ ਕੁ ਨਾਲ ਇਹਦਾ ਗੁਜ਼ਾਰਾ ਵਧੀਆ ਹੋ ਜਾਣਾ ਹੈ, ਔਰ ਜ਼ਿੰਦਗੀ ਦੇ ਦਿਨ ਇਹਦੇ ਵਧੀਆ ਲੰਘ ਜਾਣੇ ਹੈ, ਉਹ ਸਭ ਕੁਛ ਇੱਕੋ ਵਾਰੀ ਪ੍ਰਬੰਧ ਕਰ ਦਿੱਤਾ ਉਸਦਾ। ਆਹ ਥੋੜ੍ਹਾ ਬਹੁਤਾ ਕੋਈ ਆਪਣੇ ਅੱਠ ਸਾਲ ਤੋਂ ਨਾ ਗਰੀਬਾਂ ਨੂੰ ਦੇ ਦੇਣਾ, ਇਹ ਕੀ ਬੜੀ ਅਚਰਜਤਾ ਵਾਲੀ ਗੱਲ ਹੈ। ਸੋ ਇਸ ਕਰਕੇ ਇਸ ਤਰ੍ਹਾਂ ਸਾਰਿਆਂ ਨੇ ਸ਼ਰਧਾ ਧਾਰੀ ਹੈ। ਨਿੰਦਕਾਂ ਦੁਸ਼ਟਾਂ ਦੇ ਜਿਹੜੇ ਮੂੰਹ ਆਏ ਸ਼ਰਮਿੰਦਤ ਹੋਏ, ਸ਼ਰਮਸਾਰ ਲੱਜਤ ਬੇਅਜਤ ਹੋਏ। ਗੁਰੂ ਮਹਾਰਾਜ ਦਾ ਜਿਹੜਾ ਜਸ ਹੈ ਉਹ ਚੰਦਰਮਾ ਦੀ ਚਰਣੀ ਵਾਂਗੂ ਘਰਾਂ ਘਰਾਂ ਵਿੱਚ ਫੈਲਿਆ ਹੈ, ਸੂਰਜ ਦੇ ਪ੍ਰਤਾਪ ਵਾਂਗੂ ਸਾਰੇ ਪ੍ਰਕਾਸ਼ ਰਿਹਾ ਹੈ। ਇਸ ਤਰ੍ਹਾਂ ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਬੜੇ ਵਿਸਥਾਰ ਨਾਲ ਸੁਣਿਆ ਸੀ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਿਵਾਹ ਕਰਨ ਵਾਸਤੇ ਸੁਲਤਾਨਪੁਰ ਤੋਂ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਉਹ ਅਵਤਾਰ ਧਾਰਨ ਵਾਲੇ ਨਗਰ ਰਾਏਪੁਰੇ ਦੀ ਤਲਵੰਡੀ ਤੋਂ ਉਹਨਾਂ ਦੇ ਪਿਤਾ ਕਾਲੂ ਜੀ, ਚਾਚਾ ਲਾਲੂ ਜੀ ਬੜੀ ਭਾਰੀ ਬਰਾਤ ਬਣਾ ਕੇ ਜੱਜ ਬਣਾ ਕੇ ਚੱਲੇ, ਚੱਲਦੇ ਹੋਏ ਸੁਲਤਾਨਪੁਰ ਪੁੱਜੇ। ਇੱਥੇ ਫਿਰ ਸੁਲਤਾਨਪੁਰ ਤੋਂ ਵੀ ਕੁਝ ਬਰਾਤ ਬਣਾ ਕੇ ਉਹ ਬਟਾਲਾ ਵੱਲ ਨੂੰ ਚਾਲੇ ਮਾਰੇ। ਉਹ ਬਰਾਤ ਦੀ ਚੜ੍ਹਾਈ ਦਾ, ਜੰਜ ਦੀ ਚੜ੍ਹਾਈ ਦਾ ਜਿਹੜਾ ਪ੍ਰਸੰਗ ਅੱਜ ਆ ਰਿਹਾ ਹੈ, ਉਹ ਜਿਵੇਂ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ। ਸੁੰਦਰ ਬਾਦਨ ਨਿਕਾਦਨ ਦੁੱਖ, ਕਵੀ ਸੰਤੋਖ ਸਿੰਘ ਜੀ ਅੱਠਵੇਂ ਪਾਤਸ਼ਾਹ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰ ਰਿਹਾ ਹੈ। ਇਹ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਇਹ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਮੁੱਖ ਹੈ ਬਹੁਤ ਹੀ ਸੁੰਦਰ ਹੈ, ਸੋਹਣਾ ਹੈ ਤੇ ਦੁੱਖਾਂ ਨੂੰ ਆਪ ਕੱਟਣ ਵਾਲੇ ਹਨ। ਸਾਧਨ ਸੁਖਨ ਗੁਣ ਪੂਰ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੁਖਾਂ ਦੇ ਤਾਂ ਘਰ ਹੀ ਹਨ, ਜਿੱਥੋਂ ਸਾਰੇ ਸੁੱਖ ਨਿਕਲਣ, ਉਹ ਜਾਣੀ ਟਿਕਾਣਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੁੱਖਾਂ ਦਾ ਟਿਕਾਣਾ, ਸੁੱਖਾਂ ਦੇ ਘਰ, ਇੱਥੋਂ ਸੁੱਖ ਮਿਲਦੇ ਤੇ ਗੁਣਾਂ ਵਿੱਚ ਬਹੁਤੇ ਤਕੜੇ ਭਾਰੀ ਹੈ, ਬਹੁਤ ਗੁਣਾਂ ਵਾਲੇ ਹਨ। ਸ੍ਰੀ ਸਤਿਗੁਰ ਹਰਕ੍ਰਿਸ਼ਨ ਜੀ ਜੋ ਅੱਠਵੇਂ ਪਾਤਸ਼ਾਹ ਸੋਭਾ ਵਾਲੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ, ਜੈ ਜੈ ਮੰਗਲ ਮੂਰ ਜੀ। ਕਹਿੰਦੇ ਜੋ ਸਾਰੇ ਮੰਗਲਾਂ ਦਾ ਮੁੱਢ ਹੈ, ਸਾਰੀਆਂ ਖੁਸ਼ੀਆਂ ਦਾ ਉਹ ਮੂਲ ਹੈ, ਕਾਰਨ ਹੈ, ਉਹਨਾਂ ਦੀ ਕੋਈ ਜਿੱਤ ਹੋਵੇ, ਫਤਿਹ ਹੋਵੇ, ਜੈ ਜੈਕਾਰ ਹੋਵੇ। ਸ੍ਰੀ ਬਾਲਾ ਸੰਦੁਰ ਵਾਚ ਸਵਈਆ, ਐਸੇ ਹੀ ਕਾਲ ਬਤੀਤ ਕਰਾ। ਇਸ ਤਰ੍ਹਾਂ ਦੂਜੀ ਵਾਰ ਜਿਹੜਾ ਲੇਖਾ ਜੋਖਾ ਕਰਕੇ ਜਦੋਂ ਕਹਿੰਦੇ ਕੁਝ ਕੁ ਸਮਾਂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਮੋਦੀ ਦੇ ਕੰਮ ਦਾ, ਮੋਦੀਖਾਨੇ ਦਾ ਕੰਮ ਕਾਰ ਚਲਾਉਂਦਿਆਂ ਸਮਾਂ ਬਤੀਤ ਕੀਤਾ ਹੈ। ਇੱਕ ਸਾਲ ਭਇਓ ਪਸਚਾਤ ਸਗਾਈ, ਇੱਧਰ ਸਗਾਈ ਹੋਇਆ ਹੋਇਆ ਮੰਗਣਾ ਹੋਇਆ ਵੀ ਇੱਕ ਸਾਲ ਹੋ ਗਿਆ। ਬਾਅਦ ਵਿੱਚ ਮੂਲਨ ਲੀਨ ਬੁਲਾਏ ਦਿਜੋਤਮ, ਜਿਹੜਾ ਜਿਹੜਾ ਮੂਲ ਚੰਦ ਹੈ ਉਸਨੇ ਕਹਿੰਦੇ ਜਿਹੜਾ ਸਿਆਣਾ ਹੈ ਬ੍ਰਹਮਣ ਨੂੰ ਆਪਣੇ ਘਰ ਵਿੱਚ ਬੁਲਾ ਲਿਆ ਹੈ। ਸਾਦਰ ਆਸਨ ਦੀਨੋ ਡਸਾਈ, ਸਤਿਕਾਰ ਨਾਲ ਮੂਲੇ ਨੂੰ ਉਹਨੂੰ ਕਹਿੰਦੇ ਆਸਨ ਦੇ ਕੇ ਉਹਦੇ ਤੇ ਬਿਠਾ ਲਿਆ ਹੈ। ਰਾਸ ਪੈ ਸਾਹਾ ਸੁਧਾਏ ਕੈ, ਕਿਉਂਕਿ ਇਸ ਤਰ੍ਹਾਂ ਉਸ ਸਮੇਂ ਜਿਹੜੇ ਬ੍ਰਹਮਣ ਲੋਕ ਹੈ ਉਹ ਸਾਹੇ ਸੁਹੇ ਸੋਧਿਆ ਕਰਦੇ ਸਨ। ਹੁਣ ਵੀ ਆ ਹਿੰਦੂ ਘਰਾਣਿਆਂ ਵਿੱਚ ਜਦੋਂ ਕਿਸੇ ਬੱਚੇ ਦਾ ਕੋਈ ਵਿਆਹ ਵੂ ਜਾਂ ਮੰਗਣਾ ਕਰਨਾ ਹੁੰਦਾ ਤਾਂ ਉਹ ਦਿਨ ਜਾਂ ਸੁਧਾਉਂਦੇ ਹੁੰਦੇ ਵੀ ਕਿਹੜੇ ਦਿਨ ਕਰੀਏ ਜੀ ਸ਼ਗਨ ਦੀ ਰਸਮ, ਕਿਹੜੇ ਦਿਨ ਵਿਆਹ ਕਰੀਏ, ਲਾਵਾਂ ਲਈਏ। ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਗੁਰਮਤਿ ਹੈ ਇਸ ਦਿੜਾਈ ਵੀ ਇਹ ਜਿਹੜੇ ਕੋਈ ਸਾਹੇ ਸੂਹੇ ਜੇ ਸੁਧ ਨੇ ਇਹਨਾਂ ਦੀ ਕੋਈ ਲੋੜ ਨਹੀਂ ਹੈ। ਅਤੇ ਆਪ ਜੀ ਨੇ ਉਹ ਸਪਸ਼ਟੀ ਲਫਜ਼ਾਂ ਵਿੱਚ ਕਹਿ ਦਿੱਤਾ ਸੀ ਜੋ ਹੁਣ ਵੀ ਉਹ ਲਫਜ਼ ਗੁਰੂ ਨਾਨਕ ਸਾਹਿਬ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਵਿੱਚ ਅੰਗ ਕਰਤਾ ਹੈ। ਉਹ ਆਪ ਜੀ ਨੇ ਕਿਹਾ ਸੀ, ਹੇ ਗੁਰਸਿੱਖੋ ਸਾਹਾ ਗੁਣਾ ਨਾ ਕਰੇ ਵਿਚਾਰ। ਇਹ ਜਿਹੜਾ ਸਾਹੇ ਦਾ ਦਿਨ ਹੈ ਇਹਦੇ ਸੰਬੰਧ ਵਿੱਚ ਕੋਈ ਬਹੁਤੀਆਂ ਗਿਣਤੀਆਂ ਮਿਤੀਆਂ ਜਿਹੀਆਂ ਦਾ ਵਿਚਾਰ ਨਾ ਕਰਦਾ ਫਿਰ ਵੀ ਕਿਹੜਾ ਦਿਨ ਚੰਗਾ ਹੈ, ਕਿਹੜਾ ਮਹੂਰਤ, ਕਿਹੜਾ ਸਮਾਂ ਚੰਗਾ ਹੈ। ਸਾਹੇ ਉੱਪਰ ਏਕੰਕਾਰ, ਜਿਹੜਾ ਸਾਹੇ ਦਾ ਦਿਨ ਹੈ ਇਹਦੇ ਉੱਪਰ ਤਾਂ ਵਾਹਿਗੁਰੂ ਆਪ ਹੈ। ਜਿੱਥੇ ਕਿੱਥੇ ਕਿਸੇ ਦਾ ਸੰਯੋਗ ਲਿਖਿਆ ਉੱਥੇ ਸਹਿਜੇ ਉਹ ਜੁੜ ਜਾਣਾ ਹੈ। ਉਹ ਸੰਯੋਗ ਨਾਲ ਸੰਬੰਧ ਨਾਲ ਜਿਹੜੇ ਕੋਈ ਦੁਆ ਜੀਆਂ ਨੂੰ ਦੁੱਖ ਸੁੱਖ ਮਿਲਣੇ ਹੈ, ਮੁਸੀਬਤਾਂ ਪੈਣੀਆਂ, ਉਹ ਪਹਿਲਾਂ ਹੀ ਸਾਰਾ ਕੁਛ ਹੋਇਆ ਪਿਆ ਹੈ। ਕੋਈ ਸਾਹੇ ਸੂਹੇ ਸੋਧ ਕੇ ਜਿਹੜੀਆਂ ਉਹਨਾਂ ਨੂੰ ਮੁਸੀਬਤਾਂ ਪੈਣੀਆਂ, ਦੁੱਖ ਤਕਲੀਫਾਂ ਆਉਣੀਆਂ, ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ। ਇਹਨਾਂ ਨੇ ਭਲਾ ਹੁਣ ਸਾਹੇ ਸੁਧਾਏ, ਉਹ ਕਿਤੇ ਉਹਨਾਂ ਨੂੰ ਤਾਪ ਨਹੀਂ ਚੜ੍ਹਦਾ, ਉਹਨਾਂ ਨੂੰ ਕੋਈ ਕੈਦ ਨਹੀਂ ਜਾਣਾ ਪੈਂਦਾ ਹੈ, ਠਾਣੇ ਨਹੀਂ ਜਾਂਦੇ ਉਹ, ਜਿਹੜੀਆਂ ਔਕੜਾਂ ਮੁਸੀਬਤਾਂ ਉਹ ਤਾਂ ਖੜੀਆਂ ਹੈ। ਇਹ ਤਾਂ ਐਵੇਂ ਵਾਧੂ ਜਿਹਾ ਸਾਡਾ ਵਹਿਮ ਹੈ ਵੀ ਸ਼ੈ ਅਤੇ ਦਿਨ ਕੋਈ ਚੰਗਾ ਨੀਅਤ ਕਰ ਲਈਏ ਅਤੇ ਫਿਰ ਸਾਰੀ ਜ਼ਿੰਦਗੀ ਸ਼ਾਇਦ ਅਸੀਂ ਸੁਖੀ ਰਹੀਏ, ਸਾਨੂੰ ਕੋਈ ਦੁੱਖ ਤਕਲੀਫ ਨਾ ਆਵੇ। ਇਸ ਕਰਕੇ ਮਹਾਰਾਜ ਨੇ ਤਾਂ ਇਸ ਗੁਰਸਿੱਖਾਂ ਨੂੰ ਕਹਿ ਦਿੱਤਾ ਸੀ ਵੀ ਇਸ ਵਹਿਮ ਭੁਲੇਖੇ ਵਿੱਚ ਨਹੀਂ ਪੈਣਾ, ਇਹ ਕਰਮਾਂ ਅਨੁਸਾਰ ਜਿਹੜੇ ਦੁੱਖ ਸੁੱਖ ਹੈ ਉਹ ਹਰ ਇੱਕ ਜੀਵ ਨੂੰ ਆਉਣੇ ਜਾਣੇ ਹੈ। ਜਿਵੇਂ ਦਿਨ ਆਉਂਦਾ ਹੈ, ਦਿਨ ਚਲਿਆ ਜਾਂਦਾ ਹੈ, ਫਿਰ ਰਾਤ ਆਉਂਦੀ ਹੈ, ਰਾਤ ਵੀ ਬਤੀਤ ਹੋ ਜਾਂਦੀ ਹੈ। ਇਸ ਤਰ੍ਹਾਂ ਦੁੱਖ ਵੀ ਆ ਜਾਂਦਾ, ਦੁੱਖ ਚਲਿਆ ਵੀ ਜਾਂਦਾ ਹੈ, ਫਿਰ ਸੁੱਖ ਵੀ ਆ ਜਾਂਦਾ, ਸੁੱਖ ਵੀ ਚਲਿਆ ਜਾਂਦਾ ਹੈ। ਇਹ ਦੋਵੇਂ ਦਿਨ ਰਾਤ ਨੂੰ ਦੁੱਖ ਸੁੱਖ ਆਉਂਦੇ ਜਾਂਦੇ ਨੇ ਵੀ ਸ਼ਾਇਦ ਸੁਖੀ ਆਉਣ ਦੁੱਖ ਕੋਈ ਆਏ ਨਾ। ਇਹ ਭਰਮ ਭੁਲੇਖੇ ਵਿੱਚ ਮਨੁੱਖ ਪਿਆ ਹੋਵੇ ਸਾਹੇ ਸੁਧਾਉਂਦਾ, ਸਮੇਂ ਦੀ ਵਿਚਾਰ ਜੀ ਕਰਦਾ ਫਿਰਦਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੇ ਜਿਹੜੇ ਗੁਰੂ ਕੇ ਸਿੱਖ ਹੈ ਵੀ ਉਹਨਾਂ ਦਾ ਪੂਜ ਜਿਹੜਾ ਮੇਲ ਮਿਲਾਪ ਐਸਾ ਹੈ ਗੁਰੂ ਨਾਲ ਮਿਲ ਕੇ, ਉਹ ਇਹਨਾਂ ਭਰਮ ਭੁਲੇਖਿਆਂ ਵਿੱਚ ਨਹੀਂ ਪੈਂਦੇ ਹਨ। ਉਹ ਇੱਕ ਕਵਿਤ ਭਾਈ ਕਵਿਤ ਸਵਈਏ ਉਹਨਾਂ ਵਿੱਚ ਲਿਖਿਆ ਹੋਇਆ ਹੈ, 448ਵਾਂ ਇੱਕ ਕਵਿਤ ਹੈ ਭਾਈ ਗੁਰਦਾਸ ਜੀ ਦਾ, ਜਿਹਦੇ ਵਿੱਚ ਗੁਰੂ ਕੇ ਸਿੱਖ ਮਹਾਰਾਜ ਦੇ ਸਮੇਂ ਵੀ ਇਹ ਸਾਹੇ ਸੂਹੇ ਨਹੀਂ ਸਧਾਉਂਦੇ ਸੀ ਅਤੇ ਉਹ ਸਪਸ਼ਟ ਲਿਖਿਆ ਹੈ, ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ। ਗੁਰੂ ਕੇ ਸਿੱਖਾਂ ਦਾ ਸੰਗਤਾਂ ਦਾ ਆਪੋ ਵਿੱਚ ਹੀ ਗੁਰੂ ਦੇ ਨਾਲ ਮਿਲਾਪ ਦਾ ਕਹਿੰਦੇ ਐਸਾ ਵੱਡਾ ਤੇਜ ਪ੍ਰਤਾਪ ਹੈ। ਪਤ ਵਰਤ ਏਕ ਟੇਕ ਦੁਬਧਾ ਨਿਵਾਰੀ ਹੈ, ਜਿਵੇਂ ਜਿਵੇਂ ਪਤ ਵਰਤਾ ਇਸਤਰੀ ਹੁੰਦੀ ਹੈ ਉਹਦਾ ਇੱਕ ਓਟ ਉਹਦਾ ਮਾਲਕ ਹੁੰਦਾ, ਪਤੀ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਗੁਰਸਿੱਖਾਂ ਨੇ ਵੀ ਇੱਕੋ ਵਾਹਿਗੁਰੂ ਦੀ ਗੁਰੂ ਦੀ ਓਟ ਲਈ ਹੈ, ਹੋਰ ਜਿਹੜਾ ਦੁਚਿੱਤਾਪੁਣਾ ਹੈ ਦੁਬਧਾ ਵੀ ਰਾਹੂ ਦੇਖ ਲਈਏ, ਕੇਤੂ ਦੇਖ ਲਈਏ, ਸ਼ਨੀ ਦੇਖ ਲਈਏ, ਹਾਂ ਮੰਗਲਵਾਰ ਹੈ ਕਿ ਵੀਰਵਾਰ ਹੈ, ਇਹੋ ਜਿਹੇ ਜੋਗਨੀਆਂ ਦੇਖ ਲਈਏ, ਨਛੱਤਰ ਦੇਖ ਲਈਏ, ਦੁਬਧਾ ਕਹਿੰਦੇ ਨਿਵਿਰਤ ਕਰ ਦਿੱਤੀ ਹੈ, ਇਹ ਤੋਂ ਉੱਪਰ ਹੋ ਗਏ। ਪੁਸ਼ਤਨਾ ਜੋਤ ਕਹਿੰਦੇ ਜੋਰ ਸੀ ਤੋਂ ਨਹੀਂ ਕੋਈ ਪੁੱਛਦੇ ਹੋ ਜਾ ਕੇ ਗੁਰਸਿੱਖ, ਹੋਰ ਕਹਿੰਦੇ ਕੋਈ ਜਿਹੜਾ ਵੇਦਾਂ ਦੇ ਵਿੱਚ ਜੋਸ ਦਾ ਕੋਈ ਲਿਖਿਆ ਹਿੱਸਾ ਉਹਦੇ ਅਨੁਸਾਰ ਕਹਿੰਦੇ ਵੀ ਇਹ ਥਿੱਤ ਕਿਹੜੀ ਚੰਗੀ ਹੈ, ਬਾਰ ਦਿਨ ਕਿਹੜਾ ਚੰਗਾ ਹੈ, ਕਿਹੜਾ ਗ੍ਰਹਿ ਹੈ, ਹੋਰ ਜਿਹੜੇ ਕੋਈ ਨਛੱਤਰ ਵਗੈਰਾ ਹੈ 27 ਨਛੱਤਰਾਂ ਵਿੱਚੋਂ ਇਹ ਵੀ ਕੋਈ ਸ਼ੰਕਾ ਨਹੀਂ ਜਿਹਦੇ ਵਿੱਚ ਧਾਰਦੇ ਵੀ ਫਲਾਨਾ ਨਛੱਤਰ ਆ ਚੰਗਾ ਹੈ ਮਾੜਾ ਹੈ, ਫਲਾਨਾ ਗ੍ਰਹਿ ਚੰਗਾ ਹੈ ਫਲਾਨਾ ਮਾੜਾ ਹੈ, ਫਲਾਨੀ ਛਿੱਤ ਮਾੜੀ ਹੈ ਫਲਾਨਾ ਛਿੱਤ ਚੰਗੀ ਹੈ, ਫਲਾਨਾ ਦਿਨ ਚੰਗਾ ਹੈ ਫਲਾਨਾ ਦਿਨ ਨਹੀਂ ਵਧੀਆ ਹੈ, ਇਸ ਤਰ੍ਹਾਂ ਕਹਿੰਦੇ ਕਹਿੰਦੇ ਉਹਨਾਂ ਨੇ ਸ਼ੰਕਾ ਦੇ ਧਾਰਨਾ ਨਹੀਂ ਕੀਤੀ ਹੈ। ਜਾਣਤ ਨ ਸਾਗਨ ਲਗਨ ਆਨ ਦੇਵ ਸੇ, ਜਿਹੜੇ ਗੁਰੂ ਕੇ ਸਿੰਘ ਹੈ ਵੀ ਹੁਣ ਆਪਾਂ ਵੀ ਬਰਾਤ ਲੈ ਕੇ ਚੱਲਣ ਲੱਗੇ ਹਾਂ, ਵੀ ਚੱਲਣ ਲੱਗੇ ਹਾਂ, ਸਗਨ ਚੰਗਾ ਹੋਇਆ ਕੋਈ ਮਾੜਾ ਹੋਇਆ ਹੈ, ਕਹਿੰਦੇ ਉਹ ਕੋਈ ਸਗਨ ਸੁਗਨ ਵੀ ਨਹੀਂ ਵਿਚਾਰਦੇ ਹਨ। ਇਸੇ ਤਰ੍ਹਾਂ ਉਹ ਇੱਕ ਲਗਨ ਹੁੰਦਾ ਜਨਮ ਗ੍ਰਹਿ ਦੀ ਕੁੰਡਲੀ ਦੇ ਵਿੱਚ, ਜਿਹੜੇ ਗ੍ਰਹਿ ਕਿੱਥੇ ਕਿੱਥੇ ਬੈਠੇ ਹਨ ਅਤੇ ਉਹਨਾਂ ਦੇ ਸੰਬੰਧੀ ਵਿਚਾਰ ਕਰਨਾ, ਹੋਰ ਜਿਹੜੇ ਕੋਈ ਦੇਵਤਿਆਂ ਦੀਵੀਆਂ ਦੀ ਸੇਵਾ ਕਰਨੀ ਉਹਨਾਂ ਨੂੰ ਚੇਤੇ ਕਰਨਾ, ਗਣੇਸ਼ ਨੂੰ ਦੇਵੀ ਨੂੰ ਮਨਾਉਣਾ, ਇਹ ਵੀ ਗੁਰੂ ਕੇ ਸਿੱਖ ਨੇ ਨਹੀਂ ਜਾਣਦੇ ਹਨ। ਸ਼ਬਦ ਸੁਰਤ ਲੇਵ ਨੇਹ ਨਿਰੰਕਾਰੀ ਹੈ, ਸਰਵਾਂ ਸ਼ਬਦ ਜੇ ਸੁਰਤ ਜੋੜੀ ਰੱਖਦੇ ਹਨ, ਇਹਨਾਂ ਦੀ ਜਿਹੜੀ ਲੇਵ ਹੈ ਨਿਰੰਕਾਰ ਦੇ ਨਾਲ ਲੇਵ ਮੇਹ ਵਾਲੀ ਹੁੰਦੀ ਹੈ, ਪ੍ਰੇਮ ਨਾਲ ਨਿਰੰਕਾਰ ਦੇ ਨਾਲ ਪਰਮੇਸ਼ਰ ਨਾਲ ਬਿਰਤੀ ਲਾਈ ਰੱਖਦੇ ਹਨ। ਸਿੱਖ ਸੰਤ ਬਾਲਕ ਸ੍ਰੀ ਗੁਰਪ੍ਰਤ ਪਾਲਕ ਹੋਏ, ਇਸ ਤਰ੍ਹਾਂ ਜਿਹੜੇ ਕੋਈ ਸਾਧੂ ਸੰਤ ਹੈ ਜਾਂ ਗੁਰੂ ਕੇ ਸਿੱਖ ਹੈ, ਜਿਵੇਂ ਇਹ ਬੱਚਿਆਂ ਵਾਂਗ ਹੈ, ਜਿਵੇਂ ਬੱਚਿਆਂ ਦੀ ਪਾਲਣਾ ਪੋਸਣਾ ਮਾਂ ਪਿਓ ਕਰਦੇ ਹੈ, ਇਸ ਤਰ੍ਹਾਂ ਜਿੰਨੇ ਸਿੱਖ ਸੰਤ ਹੈ ਗੁਰਸਿੱਖ ਹੈ ਸਾਰਿਆਂ ਦੀ ਪਾਲਣਾ ਪੋਸਣਾ ਗੁਰੂ ਮਹਾਰਾਜ ਬੱਚਿਆਂ ਵਾਂਗ ਆਪ ਕਰਦੇ ਹਨ, ਪਾਲਣ ਪੋਸਣ ਵਾਲੇ ਹੁੰਦੇ ਹਨ। ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ, ਇਸ ਕਰਕੇ ਗੁਰੂ ਕੇ ਸਿੱਖ ਦਾ ਜੀਵਨ ਮੁਕਤ ਹੈ ਕਿਉਂਕਿ ਬ੍ਰਹਮ ਦੀ ਵਿਚਾਰ ਕਰਨ ਵਾਲੇ ਭਰਮ ਭੁਲੇਖਿਆ ਵਿੱਚ ਨਹੀਂ ਪੈਂਦੇ। ਇਹ ਭਾਈ ਗੁਰਦਾਸ ਜੀ ਨੇ ਵੀ ਜਿਹੜੇ ਗੁਰੂ ਕੇ ਸਿੱਖ ਪੂਰੇ ਉਹ ਨਹੀਂ ਇਹਨਾਂ ਚੀਜ਼ਾਂ ਨੂੰ ਪੁੱਛਦੇ, ਇਹਨਾਂ ਦੀ ਕੋਈ ਵਿਚਾਰ ਨਹੀਂ ਕਰਦੇ। ਹੁਣ ਮੂਲ ਚੰਦ ਕਿਹੜਾ ਗੁਰੂ ਨਾਨਕ ਦਾ ਸਿੱਖ ਸੀ ਉਹਦੇ ਪਹਿਲਾਂ ਦੀ ਗੱਲ ਹੈ, ਅਤੇ ਇਸ ਕਰਕੇ ਕਹੀਏ ਮੂਲ ਚੰਦ ਦੀ ਆ ਲੈ ਕੇ ਨਾ ਸਾਖੀ ਜੀ ਕਹਿੰਦੇ ਦੇਖੋ ਮੂਲੇ ਨੇ ਮਹਾਰਾਜ ਦਾ ਸਾਹਸ ਸਧਾਇਆ, ਵੀ ਮੂਲੇ ਨੇ ਸਧਾਇਆ ਕਿ ਗੁਰੂ ਨਾਨਕ ਸਾਹਿਬ ਨੇ ਸਧਾਇਆ ਸੀ। ਉਹ ਸਹੁਰਾ ਹੈ ਉਹ ਜੋ ਮਰਜ਼ੀ ਕਰੀ ਜਾਏ, ਗੱਲ ਤਾਂ ਗੁਰੂ ਨਾਨਕ ਸਾਹਿਬ ਜੀ, ਜੇ ਗੁਰੂ ਨਾਨਕ ਸਾਹਿਬ ਜੀ ਨੇ ਕਿਤੇ ਆਪਣੇ ਸ੍ਰੀ ਲਕਸ਼ਮੀ ਚੰਦ ਦਾ ਜਦੋਂ ਵਿਆਹ ਕੀਤਾ ਉਦੋਂ ਸਧਾਇਆ ਤਾਂ ਦੱਸੋ, ਫੇਰ ਮੰਨੀਏ ਅਸੀਂ, ਉੱਥੇ ਕੋਈ ਗੱਲ ਨਹੀਂ ਹੈ ਲਕਸ਼ਮੀ ਚੰਦ ਦੀ। ਇਸ ਕਰਕੇ ਮੂਲ ਚੰਦ ਨੇ ਜਿਵੇਂ ਉਹ ਬ੍ਰਾਹਮਣੀ ਸਨਾਤਨ ਮਤ ਦਾ ਪ੍ਰਚਾਰ ਸੀ ਉਸ ਅਨੁਸਾਰ ਉਹ ਰੀਤੀ ਚੱਲਦੀ ਸੀ, ਹੁਣ ਵੀ ਹਿੰਦੂ ਲੋਕ ਖੱਤਰੀ ਖੁੱਤਰੀ ਕਰ ਰਹੀ ਹੈ, ਤੁਸੀਂ ਜਾਓ ਇੱਥੇ ਸ਼ਹਿਰਾਂ ਵਿੱਚ, ਸੋ ਉਸ ਅਨੁਸਾਰ ਉਹਨੇ ਕਰਿਆ ਕਰਾਇਆ ਹੈ, ਗੁਰਮਤਿ ਅਨੁਸਾਰ ਸੁਧਾਰ ਹੱਸਦਾਉਣਾ ਮਨਮਤ ਹੈ। ਲਿਖੀ ਪਤੀਆ ਤਤਕਾਲ ਪਠਾਈ, ਫੇਰ ਕਹਿੰਦੇ ਚਿੱਠੀ ਲਿਖੀ ਮੂਲ ਚੰਦ ਨੇ ਤੇ ਬੜੀ ਛੇਤੀ ਭੇਜਣਾ ਕੀਤਾ ਸੁਲਤਾਨਪੁਰ ਸਾਹਿਬ ਨੂੰ। ਮਾਸ ਅਸਾੜ ਸੁਦੀ ਸਪਤੈ, ਆ ਚਿੱਠੀ ਵਿੱਚ ਲਿਖਿਆ ਵੀ ਹੜ੍ਹ ਦਾ ਮਹੀਨਾ ਚਾਨਣੇ ਪੱਖ ਦੀ ਸੱਤਵੀਂ ਥਿੱਤ ਨੂੰ ਸੁਲਤਾਨਪੁਰੇ ਨਾਰਕੀਨੀ ਹਤਾਈ, ਸੱਤਵੀਂ ਥਿੱਤ ਨੂੰ ਇੱਥੇ ਬਟਾਲੇ ਸ਼ਹਿਰ ਮੇਰੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਵਿਵਾਹ ਹੋਵੇਗਾ, ਇੱਥੇ ਆਨੰਦ ਕਾਰਜ ਦੀ ਰਸਮ ਹੋਵੇਗੀ, ਤੁਸੀਂ ਵੀ ਬਰਾਤ ਜੋੜ ਕੇ ਚਲੇ ਆਉਣਾ। ਇਸ ਤਰ੍ਹਾਂ ਕਹਿੰਦੇ ਉਹ ਚਿੱਠੀ ਲਿਖ ਕੇ ਅਤੇ ਉਹ ਦੇ ਦਿੱਤੀ ਹੈ ਬ੍ਰਾਹਮਣ ਨੂੰ, ਉਸਨੇ ਸੁਲਤਾਨਪੁਰ ਵੱਲ ਨੂੰ ਕਹਿੰਦੇ ਚੜ੍ਹਾਈ ਕੀਤੀ ਹੈ, ਚੱਲ ਕੇ ਆਇਆ ਚਿੱਠੀ ਵਾਲਾ। ਆਨਕ ਨਾਨਕੀ ਭਾਉਣ ਦਈ, ਉਹ ਜਿਹੜੀ ਚਿੱਠੀ ਹੈ ਆ ਕਰਕੇ ਉਸ ਪੁਰਸ਼ ਨੇ ਮਾਤਾ ਨਾਨਕੀ ਜੀ ਨੂੰ ਦੇ ਦਿੱਤੀ ਹੈ। ਸੁਣ ਕੇ ਮਨ ਮਾਹ ਖਿਰੀ ਸੁਖ ਬਾਰੀ, ਉਸ ਵੇਲੇ ਵੀ ਚਿੱਠੀ ਲੈ ਕੇ ਆਇਆ ਵਿਆਹੇ ਦੀ ਸਾਹੇ ਦੀ, ਸੁਣ ਕੇ ਕਹਿੰਦੇ ਜਿਹੜੀ ਨਾਨਕੀ ਹੈ ਮਨ ਦੇ ਵਿੱਚ ਜਿਵੇਂ ਸੁਖਾਂ ਦੀ ਬਗੀਚੀ ਖਿੜ ਜਾਏ, ਸੁਖਾਂ ਦੀ ਬਗੀਚੀ ਵਾਂਗੂ ਖਿੜ ਗਈ ਹੈ, ਖੁਸ਼ ਹੋ ਗਈ ਹੈ। ਭਰਾਤਾ ਕੋ ਪਾਨ ਗ੍ਰਹਣ ਹੋਵੇ, ਕਿਉਂਕਿ ਮਨ ਦੇ ਵਿੱਚ ਵਿਚਾਰਾਂ ਕਰਦੀ ਵੀ ਇਹ ਚਿੱਠੀ ਆ ਗਈ ਹੈ, ਹੁਣ ਮੇਰੇ ਛੋਟੇ ਭਰਾ ਦਾ ਵਿਵਾਹ ਹੋਵੇਗਾ। ਅਰ ਬਾਸੁਰ ਆਜ ਕਿ ਮੈਂ ਬਲਿਹਾਰੀ, ਅੱਜ ਦੇ ਦਿਨ ਜਦੋਂ ਇਹ ਚਿੱਠੀ ਲੈ ਕੇ ਆਇਆ ਉਸ ਦਿਨ ਤੋਂ ਮੈਂ ਹੁਣ ਸਦਕੇ ਜਾਨੀ ਹੈ, ਬਲਿਹਾਰੀ ਹੁੰਨੀ ਹਾਂ। ਪਾਤੀ ਲਿਹਾਸ ਜਰਾਮ ਤਬੈ, ਉਸ ਵੇਲੇ ਜਿਹੜਾ ਜੈ ਰਾਮ ਹੈ ਉਸਨੇ ਉਹ ਜਿਹੜੀ ਚਿੱਠੀ ਸਾਹੇ ਦੀ ਆਪਣੇ ਹੱਥ ਵਿੱਚ ਲੈਣਾ ਕੀਤੀ ਹੈ। ਤਿਜ ਲੀਨੋ ਬੁਲਾਏ ਕੈ ਪਾਠ ਉਚਾਰੀ, ਆ ਉਸ ਵੇਲੇ ਕਹਿੰਦੇ ਜਿਹੜਾ ਬ੍ਰਾਹਮਣ ਨੂੰ ਬੁਲਾ ਲਿਆ ਉਸਨੇ ਜਿਹੜਾ ਕੋਈ ਚਿੱਠੀ ਵਿੱਚ ਲਿਖਿਆ ਉਹਦਾ ਪਾਠ ਜਾਂ ਉਚਾਰਿਆ, ਚਿੱਠੀ ਪੜ ਕੇ ਸੁਣਾ ਦਿੱਤੀ ਹੈ। ਸੁਨਨ ਮੈਂ ਸੁਨ ਮਾਸ ਅਸਾੜ ਕੀ, ਜੈ ਰਾਮ ਤੇ ਨਾਨਕੀ ਜੀ ਨੇ ਕੰਨਾਂ ਵਿੱਚ ਸੁਣਿਆ ਵੀ ਹੜ ਦੇ ਮਹੀਨੇ ਦੀ ਚਾਨੇ ਪੱਖ ਦੀ ਜਿਹੜੀ ਸੱਤਵੀਂ ਚਿੱਤ ਹੈ ਵੀ ਉਸ ਦਿਨ ਵਿਵਾਹ ਹੋਵੇਗਾ। ਕਿੰਨੀ ਤਿਆਰੀ ਸਵੈ ਅਗਵਾਈ, ਉਸ ਤੋਂ ਪਹਿਲਾਂ ਪਹਿਲਾਂ ਸਾਰੀ ਜਿਹੜੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੀਨ ਵੱਡੋ ਉਤਸ਼ਾਹ ਭਲੋ, ਜੈ ਰਾਮ ਨੇ ਉਸ ਵੇਲੇ ਆਪਣੇ ਘਰ ਦੇ ਵਿੱਚ ਚਿੱਠੀ ਆਉਣ ਕਰਕੇ ਸਾਹੇ ਦੀ ਬੜਾ ਭਾਰੀ ਉਤਸ਼ਾਹ ਦਾ ਸਮਾਗਮ ਕੀਤਾ ਹੈ। ਚੱਲ ਨਾਗਰੀ ਆਵਤ ਲੋਚਨ ਚਾਰੀ, ਸੁੰਦਰ ਨੇਤਰਾਂ ਵਾਲੀਆਂ ਜਿਹੜੀਆਂ ਮਾਈਆਂ ਬੀਬੀਆਂ ਚੱਲ ਚੱਲ ਕੇ ਘਰ ਵਿੱਚ ਆ ਰਹੀਆਂ ਹਨ। ਭੂਖਨ ਅੰਬਰ ਓਢ ਪਟੰਬਰ, ਇਹਨਾਂ ਨੇ ਗਹਿਣੇ ਤੇ ਕੱਪੜੇ ਹੋਰ ਕਹਿੰਦੇ ਰੇਸ਼ਮੀ ਵਸਤਰ ਪਹਿਨੇ ਹੋਏ, ਸੁੰਦਰ ਮੰਦਰ ਅੰਦਰ ਨਾਰੀ, ਸੋਹਣਾ ਜਿਹੜਾ ਜੈ ਰਾਮ ਦਾ ਮਕਾਨ ਆ ਉਹਦੇ ਅੰਦਰ ਆ ਰਹੀਆਂ ਹਨ ਇਹ। ਆਸਨ ਡਾਰਤ ਤਾ ਸਤਕਾਰਤ, ਮਾਈਆਂ ਬੀਬੀਆਂ ਜਿਹੜੀਆਂ ਆਈਆਂ ਆਸਣ ਕਹਿੰਦੇ ਮਣਗ ਡਾ ਡਾ ਕੇ ਨਾਨਕੀ ਜੀ ਉਹਨਾਂ ਦਾ ਸਤਿਕਾਰ ਕਰ ਰਹੇ। ਧਾਰਤ ਨਾਨਕੀ ਆਨੰਦ ਭਾਰੀ, ਭਾਈ ਨਾਨਕੀ ਜੀ ਇਸ ਤਰ੍ਹਾਂ ਬੜਾ ਆਨੰਦ ਧਾਰੇ ਆਨੰਦ ਕਰ ਰਹੇ ਹਨ। ਕੀਰਤਨ ਗਾਵਤ ਜੇ ਮਨ ਭਾਵਤ, ਮਨ ਨੂੰ ਪਾਉਣ ਵਾਲੇ ਆ ਉਹ ਗੀਤਾਂ ਨੂੰ ਗਾ ਰਹੀਆਂ ਮਾਈਆਂ ਬੀਬੀਆਂ। ਜੀ ਹਰ ਖਾਵਤ ਹੈ ਮਿਲ ਸਾਰੀ, ਸਾਰੀਆਂ ਮਿਲ ਮਿਲ ਕਰਕੇ ਆਪੋ ਆਪਣੇ ਜੀਆਂ ਵਿੱਚ ਦਿਲਾਂ ਵਿੱਚ ਖੁਸ਼ ਹੋ ਰਹੀਆਂ ਹਨ। ਕਬਿਤ ਨਿੱਧੇ ਕੋ ਬੁਲਾਏ ਕੈ ਜਰਾਮ ਇਉਂ ਅਲਾਏ ਬਚ, ਜਿਹੜਾ ਨਿਰਧਾ ਬ੍ਰਹਿਮਣ ਉਹਨੂੰ ਬੁਲਾ ਕੇ ਜੈਰਾਮ ਨੇ ਇਸ ਤਰ੍ਹਾਂ ਆਖਿਆ ਹੈ। ਜੀ ਇਹ ਤਿਆਰੀ ਤਲਵੰਡੀ ਦਰੁੱਤ ਜਾਨਕੀ, ਰਾਏ ਭੋਈ ਦੀ ਤਲਵੰਡੀ ਨੂੰ ਜਾਣ ਵਾਸਤੇ ਤੂੰ ਵੀ ਛੇਤੀ ਦੇ ਕੇ ਤਿਆਰੀ ਕਰ ਲਈਏ। ਕੁੰਕਮ ਸੁਪਤੀਆ ਸੁਹਾਏ ਮਿਸ਼ਟਾਨ ਸੰਗ, ਜਿਹੜੀ ਕੇਸਰ ਨਾਲ ਚਿੱਠੀ ਲਿਖੀ ਹੋਈ ਹੈ ਉਹ ਲੈ ਕੇ ਸੋਭਨੀ ਕਿਤੇ ਸੇ ਨਾਲ ਹੀ ਕੁਰਜਰਾ ਮਿੱਠਾ ਵਗੈਰਾ ਹੈ। ਧਾਮ ਹੂੰ ਤੇ ਕਾਢ ਆਨ ਦੀਨੀ ਪਾਨ ਨਾਨਕੀ, ਇਸ ਤਰ੍ਹਾਂ ਨਾਨਕੀ ਜੀ ਨੇ ਉਹ ਚਿੱਠੀ ਮਿੱਠੇ ਦੇ ਸਮੇਤ ਘਰ ਦੇ ਵਿੱਚੋਂ ਕੱਢ ਕੇ ਨਿਧੇ ਬ੍ਰਾਹਮਣ ਦੇ ਹੱਥ ਵਿੱਚ ਦੇ ਦਿੱਤੀ, ਤੂੰ ਲੈ ਜਾ ਰਾਏ ਭੋਏ ਦੀ ਤਲਵੰਡੀ ਵੱਲ ਨੂੰ, ਚੱਲਿਓ ਦੇ ਜਤਾਏ ਸਭ ਮਾਰਗ ਵਿਹਾਏ ਕਰ। ਜਿਹੜਾ ਬ੍ਰਾਹਮਣ ਕਹਿੰਦੇ ਦੌੜ ਕੇ ਚੱਲਿਆ ਸਾਰਾ ਰਸਤਾ ਕਹਿੰਦੇ ਮੈਨੇ ਵਿਹਾਇਆ ਪੂਰਾ ਕੀਤਾ ਹੈ। ਕਾਲੂ ਘਰ ਜਾਏ ਸੁਧ ਦਈ ਹਰ ਖਾਨ ਕੀ, ਖੁਸ਼ੀ ਕਰਨ ਵਾਲੀ ਜਿਹੜੀ ਖਬਰ ਸਾਰਾ ਕਾਲੂ ਜੀ ਦੇ ਘਰ ਦੇ ਜਾ ਕੇ ਇਸਨੇ ਦੇ ਦਿੱਤੀ ਹੈ। ਮਾਤ ਹਰ ਖਾਏ ਔਰ ਆਨੰਦ ਨ ਮਾਏ, ਮਾਤਾ ਵੀ ਵਿਆਹ ਦੀ ਚਿੱਠੀ ਆ ਗਿਆ ਲੈ ਕੇ, ਬ੍ਰਾਹਮਣ ਮਾਤਾ ਹਿਰਦੇ ਵਿੱਚ ਖੁਸ਼ੀ ਨਾਲ ਆਨੰਦ ਵਿੱਚ ਸਮਾਉਂਦੀ ਨਹੀਂ। ਸ਼ੁਭ ਸਗਨ ਮਨਾਏ ਪਰ ਕੌਣ ਮੇਰੇ ਮਾਨ, ਆਪਣੇ ਮਨ ਵਿੱਚ ਹੀ ਕਹਿੰਦੀ ਹੈ ਸਗਨਾਂ ਨੂੰ ਬਣਾਉਂਦੀ ਵੀ ਮੇਰੇ ਵਰਗਾ ਇਸ ਦੁਨੀਆਂ ਵਿੱਚ ਕੌਣ ਹੈ ਭਲਾ। ਦੋਹਰਾ ਹਰਖ ਕਰਤ ਔਰ ਮਹਿ ਸਰਸ, ਇਸ ਤਰ੍ਹਾਂ ਮਾਤਾ ਤ੍ਰਿਪਤਾਰੇ ਦੇ ਵਿੱਚ ਬਹੁਤ ਹੀ ਖੁਸ਼ੀਆਂ ਕਰਦੀ ਹੈ। ਕਾਲੂ ਬਹੁਤ ਸੁਖ ਪਾਏ, ਉਧਰ ਜਿਹੜਾ ਕਾਲੂ ਹੈ ਸੁਣ ਕੇ ਉਹ ਵੀ ਬੜਾ ਸੁਖ ਪਾ ਰਿਹਾ ਹੈ। ਪੂਰਨ ਤਿਆਰੀ ਕੋ ਕਰਤ, ਸੁਲਤਾਨਪੁਰ ਜਾਣਾ ਹੈ ਜਿਸ ਕਰਕੇ ਬੜੀ ਛੇਤੀ ਤਿਆਰੀ ਕਰਨ ਲੱਗ ਪਿਆ ਹੈ। ਖਰਚਤ ਧਨ ਕਰ ਚਾਏ, ਚਿੱਤ ਦੇ ਵਿੱਚ ਚਾਹ ਕਰਕੇ ਉੱਥੇ ਬੜਾ ਖੁੱਲ੍ਹਾ ਹੀ ਧਨ ਖਰਚਣਾ ਵਿਆਹ ਵਿੱਚ। ਸੋਰਠਾ ਸ੍ਰੀ ਨਾਨਕ ਕੀ ਮਾਤ, ਇਸੇ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਤ੍ਰਿਪਤਾ ਜੀ ਹਨ। ਕਰੀ ਰੀਤ ਜਿਹ ਵਿਆਹ ਕੀ, ਵਿਆਹ ਦੀ ਰੀਤੀ ਹੰਢੀ ਉਹ ਸਾਰੀ ਇਹਨਾਂ ਨੇ ਕੀਤੀ ਕਤਰੀ। ਮੰਗਲ ਸਦਨ ਸੁਹਾਤ, ਦੇਜ ਕਹਿੰਦੇ ਬੜੇ ਮੰਗਲਾਚਾਰ ਸੋਭਨੀਕ ਹੋਏ ਹਨ। ਤੋਰਨ ਦਰ ਪਰ ਰਾਜਹੀ, ਆ ਜਿਹੜੇ ਦਰਵਾਜ਼ੇ ਉਹਦੇ ਉੱਪਰ ਕਹਿੰਦੇ ਉਹ ਬੰਧਨ ਵਾਰ ਜੇ ਕਹਿੰਦੇ ਬੰਨ ਦਿੱਤੇ ਆ, ਸੋਭ ਦੇ ਪੱਤਰੇ ਜੇ ਉਹ ਇਸ ਤਰ੍ਹਾਂ ਰੱਸੀ ਵਿੱਚ ਬੰਨ ਕੇ ਉਹ ਦਰਵਾਜ਼ੇ ਅੱਗੇ ਲਟਕਾ ਦਿੱਤੇ ਹਨ। ਕਬਿਤ ਨਗਰ ਕਿਨਾਰ ਸਾਹਿਬ ਲੀਨੀ ਹੈ ਹਕਾਰ, ਉਸ ਤੋਂ ਬਾਅਦ ਮਾਤਾ ਤ੍ਰਿਪਤਾ ਨੇ ਰਾਏ ਭੋਏ ਤਲਵੰਡੀ ਦੀਆਂ ਜਿੰਨੀਆਂ ਮਾਈਆਂ ਹਨ ਸਾਰੀਆਂ ਨੂੰ ਆਪਣੇ ਘਰ ਵਿੱਚ ਸੱਦ ਲਿਆ ਹੈ। ਇਨ ਅੰਗਨ ਸ਼ਿੰਗਾਰ ਕੋ ਆਨੰਦ ਉਰ ਆਵਤੀ, ਇਸ ਤਰ੍ਹਾਂ ਜਿਹੜੀਆਂ ਮਾਈਆਂ ਬੀਬੀਆਂ ਆਪਣੇ ਅੰਗਾਂ ਨੂੰ ਸ਼ਿੰਗਾਰ ਜਾ ਲਾ ਕੇ ਹਿਰਦੇ ਵਿੱਚ ਆਨੰਦ ਖੁਸ਼ ਹੋਈਆਂ ਆ ਰਹੀਆਂ ਹਨ। ਬੇਦਨ ਬਧੂਟੀ ਸ਼ਬ ਸਭਨ ਕੀ ਲੂਟੀ, ਆ ਬੇਦੀਆਂ ਦੀਆਂ ਬੰਸ ਦੀਆਂ ਜਿਹੜੀਆਂ ਵਹੀਆਂ ਹੋਈਆਂ ਬਹੁਟੀਆਂ ਉਹਨਾਂ ਦੀ ਛਵੀ ਐਸੀ ਹੈ ਸਾਰਿਆਂ ਦੀ ਜਿਹੜੀ ਸੁੰਦਰਤਾ ਮਾਨੋ ਉਹਨਾਂ ਨੇ ਸਜ ਕੇ ਲੁੱਟ ਪੁੱਟ ਲਈ ਹੈ। ਮਨੋ ਬਾਂਧ ਬਾਂਧ ਟੋਲੀ ਮੁਖ ਤੇ ਵਿਸਰਾਮ ਲਾ, ਬਾਂਧ ਬਾਂਧ ਟੋਲੀ ਮੁਖ ਮੰਦ ਮੰਦ ਗਾਵਤੀ, ਇਸ ਤਰ੍ਹਾਂ ਕਹਿੰਦੇ ਟੋਲੀਆਂ ਬੰਨ ਬੰਨ ਕੇ ਜੱਸੇ ਬੰਨ ਬੰਨ ਕੇ ਮੁੱਖੋਂ ਹੌਲੀ ਹੌਲੀ ਖਸ ਗਾਉਂਦੀਆਂ ਹੋਈਆਂ ਹੱਸਦੀਆਂ ਹੋਈਆਂ ਆ ਰਹੀਆਂ ਘਰ ਵੱਲ ਨੂੰ। ਚੂਨਰੀ ਨਵੀਨ ਲਾਲ ਛੂਟੀ ਸੁੱਠ ਮਾਲ ਗਰੇ, ਲਾਲ ਰੰਗ ਦੀਆਂ ਉੱਪਰ ਚੁੰਨੀਆਂ ਜਿਹੀਆਂ ਲਈਆਂ ਖੁੱਲੀਆਂ ਛੱਡੀਆਂ ਹੋਈਆਂ, ਗਲ ਵਿੱਚ ਮਾਲਾਂ ਜੀਆਂ ਸੋਹਣੀਆਂ ਪਾਈਆਂ। ਬੇਦੀ ਧਰੇ ਭਾਲ ਪਰੀ ਹੀਏ ਹੁੱਲ ਸਾਵਤੀ, ਮੱਥੇ ਤੇ ਬਿੰਦੀਆਂ ਜੀਆਂ ਲਾਈਆਂ ਹੋਈਆਂ, ਇਸ ਤਰ੍ਹਾਂ ਕਹਿੰਦੇ ਹਿਰਦੇ ਵਿੱਚ ਪਈਆਂ ਹੁਲਸਾਉਂਦੀਆਂ ਖੁਸ਼ੀ ਹੁੰਦੀਆਂ ਪਈਆਂ ਹਨ। ਬਰੀ ਦਰ ਨਾਰੀ ਗੋਰ ਮਾਤ ਸਤਿਕਾਰੀ ਸਭ, ਇਸ ਤਰ੍ਹਾਂ ਮਾਤਾ ਨੇ ਕਹਿੰਦੇ ਜਦੋਂ ਘਰ ਦੇ ਵਿੱਚ ਆ ਕੇ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਹੋਈਏ ਬੜਾ ਸਤਿਕਾਰ ਕੀਤਾ ਉਹਨਾਂ ਦਾ। ਭਈ ਭੀੜ ਭਾਰੀ ਘਰ ਥਾਮ ਹੂੰ ਨਾ ਪਾਵਤੀ, ਇਹਨਾਂ ਮਾਈਆਂ ਬੀਬੀਆਂ ਦੀ ਭੀੜ ਭਾਰੀ ਹੋ ਗਈ ਹੈ, ਕਰੇ ਕਿਸੇ ਥਾਂ ਨੂੰ ਥਾਂ ਨੀ ਪੈਂਦਾ, ਥਾਂ ਨੀ ਲੱਭਦਾ ਬੈਠਣ ਨੂੰ। ਦੇਤ ਹੈ ਵਧਾਈ ਲੇਤ ਸੌ ਗੁਣੀ ਚੜਾਏ ਸੀਸ, ਜਿਹੜੇ ਜਿਹੜੀਆਂ ਮਾਈਆਂ ਬੀਬੀਆਂ ਮਾਤਾ ਤ੍ਰਿਪਤਾ ਨੂੰ ਵਧਾਈਆਂ ਦਿੰਦੀਆਂ ਹਨ ਤੇ ਮਾਤਾ ਜੀ ਸੌ ਗੁਣਾ ਕਹਿੰਦੇ ਆਪਣੇ ਸਿਰ ਤੇ ਚੜਾਉਂਦੀ, ਸੌ ਗੁਣਾ ਸੀਸਾਂ ਨੂੰ ਵੱਧ ਮੰਨਦੀ ਹੈ। ਪੂਜ ਸੁੱਤ ਈਸ਼ ਕੋ ਅਭਿਗਨਾ ਮਨਾਵਈ, ਇਸ ਤਰ੍ਹਾਂ ਪਰਮੇਸ਼ਰ ਨੂੰ ਪੂਜ ਕੇ ਜਿਹੜੀ ਕੋਈ ਪੁੱਤਰ ਦੇ ਵਿੱਚ ਵੀ ਕੋਈ ਇਹਨਾਂ ਦੇ ਵਿਆਹ ਵਿੱਚ ਵਿਘਨ ਨਾ ਪੈ ਜੇ ਖੁਸ਼ੀਆਂ ਮਨਾਉਂਦੀ ਹੈ। ਸੋਨਪੁਰ ਸੋਨਪੁਰ ਸਾਰੇ ਆਏ ਜਾਜਕ ਦੁਰਾਏ ਮਿਲ, ਤਲਵੰਡੀ ਦੇ ਵਿੱਚ ਸੁਣਿਆ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਸੁਲਤਾਨਪੁਰ ਵਿਆਹ ਹੈ, ਇੱਥੇ ਚਿੱਠੀ ਆਈ ਹੈ, ਸਾਰੇ ਜਿਹੜੇ ਪਿੰਡ ਦੇ ਮੰਗਤੇ ਹੈ ਉਹ ਇਕੱਠਿਆ ਹੋ ਕੇ ਕਾਲੂ ਜੀ ਦੇ ਦੁਆਰੇ ਤੇ ਆਏ ਹਨ। ਮੰਗਤ ਜੋ ਦੇਤ ਸੋ ਛੂਛ ਨਾ ਹਟਾਵਈ, ਜਿਹੜਾ ਕੋਈ ਮੰਗਤਾ ਮੰਗਣ ਲਈ ਆਉਂਦਾ ਉਹੀ ਮਾਤਾ ਜੀ ਦਿੰਦੇ, ਕਿਸੇ ਨੂੰ ਕਹਿੰਦੇ ਖਾਲੀ ਨੀ ਪਿੱਛੇ ਮੋੜਦੇ ਹਟਾਉਂਦੇ ਹਨ। ਕੀਨੋ ਪਕਵਾਨ ਬਾਂਟ ਦੀਨ ਸਨ ਮਾਨ ਸਨ, ਇਸ ਤਰ੍ਹਾਂ ਕਹਿੰਦੇ ਉਹ ਪਕਵਾਨ ਮਠਿਆਈ ਤਿਆਰ ਕੀਤੀ ਹੈ ਇਹ ਸਨਮਾਨ ਦੇ ਸਹਿਤ ਸਾਰਿਆਂ ਨੂੰ ਵੰਡ ਦਿੱਤੀ ਗਈ ਹੈ। ਅਧਿਕ ਉਮੰਗ ਸੰਗ ਅੰਗ ਮੈਂ ਨਾ ਮਾਵਈ, ਬਹੁਤੇ ਚਾਅ ਰਿਸ਼ਾ ਦੇ ਨਾਲ ਮਾਤਾ ਜੀ ਅੰਗਾਂ ਵਿੱਚ ਨਹੀਂ ਸਮਾਉਂਦੀ ਮਾਉਂਦੀ। ਦੁੰਦ ਵੀ ਅਭੇਰੀ ਪੌਰ ਧਰੀ ਵਿਦ ਖਰੀ ਬਾਜੈ, ਇਸ ਤਰ੍ਹਾਂ ਨਗਾਰੇ ਹੋਰ ਭੇਰੀਆਂ ਦਰਵਾਜ਼ੇ ਉੱਪਰ ਰੱਖੀਆਂ ਚੰਗੀ ਤਰ੍ਹਾਂ ਵਿਧੀ ਨਾਲ ਵੱਜਦੇ ਹਨ। ਨਾਰਨ ਕੀ ਭੀੜ ਭਰੀ ਹੇਰ ਸੁਖ ਪਾਵਈ, ਇਸਤਰੀਆਂ ਦੀ ਭੀੜ ਘਰ ਵਿੱਚ ਕਰ ਰਹੀ ਹੈ, ਵੇਖ ਵੇਖ ਕੇ ਮਾਂ ਸੁਖ ਪਾਉਂਦੀ ਹੈ। ਹੁਤੀ ਕੁੱਲ ਰੀਤ ਜੋ ਕਾਲੂ ਸਾਹਿਬ ਕੀਨ ਸੋ, ਜਿਵੇਂ ਬੇਦੀਆਂ ਦੇ ਕੁੱਲ ਦੀ ਰੀਤੀ ਮਰਯਾਦਾ ਸੀ, ਉਹ ਬਾਬਾ ਕਾਲੂ ਜੀ ਨੇ ਸਾਰੀ ਕੀਤੀ ਕਤਰੀ ਅੱਗੇ ਹੋ ਕੇ। ਆਏ ਬੇਦੀ ਸਾਹਿਬ ਕੋ ਹਿਰਦੇ ਹਰ ਖਾਏ ਕੈ, ਬੇਦੀਆਂ ਦੇ ਵੰਸ਼ ਦੇ ਨੌਜਵਾਨ ਸਾਰੇ ਕਹਿੰਦੇ ਹਿਰਦਿਆਂ ਵਿੱਚ ਖੁਸ਼ ਹੋ ਕੇ ਆ ਗਏ ਕਾਲੂ ਜੀ ਦੇ ਘਰ ਵਿੱਚ। ਬੋਲ ਕੈ ਬਦਨ ਨਿਜ ਸਸੁਰੇ ਸਦਨ ਸੁਧ, ਉਸ ਵੇਲੇ ਕਹਿੰਦੇ ਮੁਖ ਤੋਂ ਬੋਲ ਕਰਕੇ ਜਿੱਥੇ ਆਪਣੇ ਕਾਲੂ ਜੀ ਦੇ ਸਹੁਰੇ ਸਨ, ਉਹ ਚਾਹਲ ਪਿੰਡ ਵਿੱਚ ਕਾਲੂ ਦੇ ਸਹੁਰੇ ਸਨ, ਮਾਤਾ ਤ੍ਰਿਪਤਾ ਜੀ ਦਾ ਪੇਕਾ ਕਰੋ ਉਹ ਚਾਹਲ ਪਿੰਡ ਵਿੱਚ ਸੀ। ਕਹਿੰਦੇ ਇਸ ਤਰ੍ਹਾਂ ਆਪਣੇ ਸਹੁਰੇ ਘਰ ਵਿੱਚ ਵੀ ਖਬਰ ਸਾਰ ਭੇਜ ਦਿੱਤੀ ਹੈ ਕਾਲੂ ਜੀ ਨੇ। ਭੇਜੀ ਜਸ ਪਦ ਏਕ ਮਾਨਵ ਪਠਾਏ ਗਏ, ਮਨੁੱਖ ਨੂੰ ਭੇਜੇ ਖੇਤੀ ਦੇ ਕੇ ਚਾਲ ਪਿੰਡ ਵਿੱਚ ਜਿੱਥੇ ਆਪਣੇ ਸਹੁਰਾ ਹੈ ਉੱਥੇ ਖਬਰ ਭੇਜ ਦਿੱਤੀ ਹੈ ਵੀ ਇਸ ਤਰ੍ਹਾਂ ਹਾੜ੍ਹ ਦੇ ਮਹੀਨੇ ਦੀ ਚਾਨਣੇ ਪੱਖ ਦੀ ਸੱਤਵੀਂ ਤਿੱਥ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਣਾ ਹੈ। ਆਪਾਂ ਵੀ ਰਾਏ ਭੋਜ ਦੀ ਤਲਵੰਡੀ ਤੋਂ ਇਕੱਠੇ ਹੋ ਕੇ ਸੁਲਤਾਨਪੁਰ ਜਾਣਾ ਹੈ। ਸੁਣੀ ਮਨ ਭਾਏ ਤਿੰਨ ਮੰਗਲ ਕਰਾਏ ਬਹੁ, ਜਦੋਂ ਨਾਨਕਿਆਂ ਨੇ ਸੁਣੀ ਹੈ ਤੇ ਮਨ ਨੂੰ ਭਾਉਂਦੀ ਖਬਰ ਹੈ ਤੇ ਸਾਰਿਆਂ ਨੇ ਤਦੋਂ ਤਿਆਰੀਆਂ ਕੀਤੀਆਂ ਹਨ। ਕਹਿ ਸਮਾਜ ਸਾਹਿਬ ਆਏ ਸੁਖ ਪਾਏ ਗਏ, ਸਾਰੇ ਆਪੋ ਆਪਣਾ ਸਾਜੋ ਸਮਾਨ ਜਾਂ ਵਿਆਹ ਦਾ ਲੀੜੇ ਕੱਪੜੇ ਜੇ ਲੈ ਕੇ ਆ ਗਏ ਸੁਖ ਪਾਉਂਦੇ ਹੋਏ। ਮਿਲ ਕੇ ਵਿਚਾਰ ਕਰ ਚੱਲੇ ਸੁਲਤਾਨਪੁਰ, ਫਿਰ ਇੱਥੇ ਕਹਿੰਦੇ ਰਾਏ ਭੋਏ ਦੀ ਤਲਵੰਡੀ ਆ ਗਏ। ਇੱਥੋਂ ਮਿਲ ਕੇ ਵਿਚਾਰ ਕਰਕੇ ਸਾਰੇ ਸੁਲਤਾਨਪੁਰ ਨੂੰ ਚੱਲ ਪਏ ਹਨ। ਸੌਜ ਲੀਜੇ ਸਰਸ ਨਾ ਦੀਜੀਏ ਭੁਲਾਏ ਕੈ, ਦੂਸਰੇ ਨੂੰ ਕਹਿੰਦੇ ਵੀ ਸਮੱਗਰੀ ਸਾਜੋ ਸਮਾਨ ਬਹੁਤਾ ਲੈ ਲਈਏ, ਕੋਈ ਇੱਥੇ ਨਾ ਭੁਲਾ ਕੇ ਛੱਡ ਜਾਈਏ, ਫਿਰ ਬਾਅਦ ਵਿੱਚ ਇਸ ਤਰ੍ਹਾਂ ਹੋਵੇ ਵੀ ਉਹ ਫਲਾਨੀ ਚੀਜ਼ ਰਹੇਗੀ, ਫਲਾਨੀ ਕਿਉਂ ਨਾ ਲਾ ਸਕੇ, ਯਾਦ ਕਰਕੇ ਸਾਰੀਆਂ ਚੀਜ਼ਾਂ ਸਾਜੋ ਸਮਾਨ ਜਾਂ ਬਹੁਤਾ ਲੈ ਲਈਏ ਗਿਣ ਗਿਣ ਕੇ। ਸਵਈਆ ਕਾਲੂ ਗਇਓ ਤਬ ਰਾਏ ਕੇ ਪਾਸ, ਘਰਦੇ ਚੱਲਣ ਦੀ ਤਿਆਰੀ ਕਰਕੇ ਉਸ ਵੇਲੇ ਜਿਹੜਾ ਕਾਲੂ ਜੀ ਹੈ ਰਾਏ ਪੁਲਾਰ ਦੇ ਕੋਲ ਚੱਲਿਆ ਗਿਆ। ਕਰੀ ਅਰਦਾਸ ਤਜੀਮ ਬਖਾਨੀ, ਪਹਿਲਾਂ ਤਾਂ ਸਲਾਮ ਮਾਰਾ ਤੁਹਾਨੂੰ ਹੋਵੇ ਕਿਹਾ, ਫਿਰ ਉਸ ਤੋਂ ਬਾਅਦ ਅਰਦਾਸ ਕੀਤੀ ਬੇਨਤੀ ਕੀਤੀ ਹੈ। ਨਾਨਕ ਦਾਸ ਤੁਮਾਰੇ ਕੋ ਵਿਆਹ, ਕਹਿਣ ਲੱਗਾ ਹੈ ਰਾਏ ਪੁਲਾਰ ਜੀ ਜੋ ਗੁਰੂ ਨਾਨਕ ਸਾਹਿਬ ਮੇਰੇ ਪੁੱਤਰ ਹੈ ਤੁਹਾਡੇ ਦਾਸ ਹਨ, ਉਹਨਾਂ ਦਾ ਕਹਿੰਦੇ ਵਿਆਹ ਹੈ ਸੱਤਵੀਂ ਚਰਣੇ ਪੱਖ ਦੀ ਥਿੱਤ ਨੂੰ। ਚੱਲੋ ਸੁਲਤਾਨਪੁਰੇ ਮਾਮ ਠਾਨੀ, ਇਸ ਤਰ੍ਹਾਂ ਕਹਿੰਦੇ ਸ਼ਾਹਤਾਰੀ ਹੈ ਵੀ ਸੁਲਤਾਨਪੁਰ ਨੂੰ ਮੈਂ ਪਹਿਲਾਂ ਹੀ ਚਲਾ ਜਾਵਾਂ ਵਿਆਹ ਤੋਂ। ਆਇਸ ਲੈਣ ਕੋ ਆਇਓ ਮੈਂ ਰਾਏ ਜੀ, ਰਾਏ ਬੁਲਾਰ ਜੀ ਜਿਸ ਕਰਕੇ ਜਾਣ ਦੀ ਤੁਹਾਤੋਂ ਆਗਿਆ ਲੈਣ ਵਾਸਤੇ ਮੈਂ ਆਇਆ। ਦੇਹੋ ਬੁਝਾਏ ਕਬਾਤ ਸਿਆਨੀ, ਮਾਰਾ ਬਜ਼ੁਰਗ ਪੁੱਤਰ ਦਾ ਪਹਿਲੀ ਵਾਰ ਵਿਆਹ ਕਰਨਾ, ਸਿਆਣੇ ਹੋ ਸਿਆਣੀ ਗੱਲ ਮੈਨੂੰ ਕੋਈ ਸਮਝਾ ਬੁਝਾ ਦੇ। ਰੋਸ ਮੈਂ ਰਾਏ ਭਇਓ ਸੁਣ ਕੇ, ਕਾਲੂ ਤੋਂ ਇਹੋ ਜਿਹੀ ਗੱਲ ਸੁਣ ਕੇ ਜਿਹੜਾ ਰਾਏ ਉਲਾਰ ਹੈ ਉਹ ਗੁੱਸੇ ਵਿੱਚ ਬਹੁਤ ਭਰ ਗਿਆ ਹੈ। ਮਤ ਕਾਲੂ ਰਹੀ ਤੁਝ ਨੀਤ ਅਜਾਨੀ, ਕਾਲੂ ਤੇਰੀ ਜਿਹੜੀ ਅਕਲ ਮਤ ਅਣਜਾਣਾ ਵਾਲੀ ਹਮੇਸ਼ਾ ਰਹੀ, ਬੇਸਮਝਾਂ ਵਾਲੀ ਤੇਰੀ ਅਕਲ ਵੱਧ ਹੈ। ਤਾਤ ਪਛਾਣਤ ਭੇਦ ਲਖੈ ਨਹਿ, ਗੁਰੂ ਨਾਨਕ ਨੂੰ ਆਪਣਾ ਤੂੰ ਪੁੱਤਰ ਹੀ ਪਛਾਣਦਾ, ਉਹਨਾਂ ਦਾ ਭੇਦ ਨੀ ਮਾੜਾ ਮੋਟਾ ਜਾਣਦਾ। ਦੁਖਤ ਮੋਹ ਕਰੈ ਬਿਨ ਜਾਨੀ, ਬਿਨਾਂ ਜਾਣੇ ਤੋਂ ਮੈਨੂੰ ਕਹਿੰਦੇ ਤੂੰ ਦੋਸ਼ੀ ਗੁਨਾਹੀ ਬਣਾਈ ਜਾਂਦਾ ਇਹੋ ਜਿਹੀਆਂ ਗੱਲਾਂ ਕਰ ਕਰਕੇ। ਦਾਸ ਲਖੈ ਤੇ ਕੋ ਮਨ ਮੈਂ, ਤਾਂ ਆਪਣੇ ਵਿੱਚ ਮਨ ਵਿੱਚ ਗੁਰੂ ਨਾਨਕ ਸਾਹਿਬ ਦਾ ਆਪਣੇ ਆਪ ਨੂੰ ਦਾਸ ਜਾਣਦਾ ਹਾਂ। ਤਿਹੁ ਲੋਕਾਂ ਕੋ ਪਤ ਜੋ ਗਤ ਦਾਨੀ, ਐਸੇ ਜਾਣਦਾ ਵੀ ਉਹ ਤਾਂ ਤਿੰਨਾਂ ਲੋਕਾਂ ਦੇ ਮਾਲਕ ਹੈ, ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ, ਮੈਂ ਆਪਣੇ ਆਪ ਨੂੰ ਉਹਨਾਂ ਦਾ ਦਾਸ ਸਮਝਦਾ ਹਾਂ। ਹੋ ਤਰਦਾ ਮਮ ਰ ਰੰਜ ਸੁਨੇ ਵਚ। ਤੇਰੇ ਜਿਹੜੇ ਬਚਨ ਸੁਣ ਕੇ ਮੇਰੇ ਹਿਰਦੇ ਵਿੱਚ ਬੜਾ ਭਾਰੀ ਗੁੱਸਾ ਆਉਂਦਾ ਹੈ। ਫਿਰ ਕਰੋ ਨਹਿ ਐਸ ਵਖਾਨੀ, ਮੁੜ ਕੇ ਨਾ ਇਹੋ ਜਿਹੀ ਗੱਲ ਕਹੀ ਤੂੰ ਉਹਨਾਂ ਕਿ ਵੀ ਗੁਰੂ ਨਾਨਕ ਸਾਹਿਬ ਤੁਹਾਡੇ ਦਾਸ ਜਿਹੜੇ ਹਨ ਉਹਨਾਂ ਦਾ ਵਿਵਾਹ ਹੈ। ਤੋਹੇ ਰਹਿਓ ਸਮਝਾਏ ਸਭੈ ਵਿਦ, ਪਹਿਲਾਂ ਵੀ ਮੈਂ ਤੈਨੂੰ ਬਹੁਤ ਵਾਰੀ ਸਮਝਾ ਰਿਹਾ ਹੈ, ਤੈਨੂੰ ਜਦੋਂ ਵੀ ਤੂੰ ਆਉਣਾ ਉਦੋਂ ਹੀ ਕਹਿੰਦਾ ਤੁਹਾਡੇ ਦਾਸ ਦਾ ਜੀ ਸੰਗ ਮੰਗਣਾ ਹੋ ਗਿਆ, ਹੁਣ ਕਹਿ ਤਾ ਤੁਹਾਡੇ ਦਾਸ ਦਾ ਵਿਵਾਹ ਹੋ ਰਿਹਾ, ਕਹਿੰਦੇ ਸਮਝਾ ਰਿਹਾ ਤੈਨੂੰ ਅਕਲ ਨਹੀਂ ਆਈ ਹੈ। ਏਕ ਵਿਭਾਤ ਨਹੀਂ ਮਨ ਮਾਨੀ, ਦੇਖ ਲਾ ਕਿੰਨੀਆਂ ਗੱਲਾਂ ਬਾਤਾਂ ਤੈਨੂੰ ਮੈਂ ਕਹੀਆਂ ਸਮਝਾਉਂਦਿਆਂ, ਤੂੰ ਮਨ ਦੇ ਵਿੱਚ ਇੱਕ ਗੱਲ ਵੀ ਚੰਗੀ ਨਹੀਂ ਮੰਨੀ, ਉਹੀ ਕੁਛ ਕਹਿੰਦਾ ਹੈ। ਕਾਲੂ ਬਖਾਨਤ ਰਾਏ ਸੁਣੋ, ਉਸ ਵੇਲੇ ਕਾਲੂ ਕਹਿਣ ਲੱਗਿਆ ਹੈ ਰਾਏ ਬੁਲਾਰ ਜੀ ਸੁਣੋ ਮੇਰੀ ਗੱਲ, ਤੁਮੈ ਈਸ਼ਵਰ ਕੇ ਸਮ ਜਾਣਤ ਹੋ, ਮੈਂ ਤਾਂ ਤੁਹਾਨੂੰ ਕਹਿੰਦੇ ਪਰਮੇਸ਼ਰ ਦੇ ਸਮਾਨ ਜਾਣਦਾ ਹਾਂ। ਬੈਸ ਵੱਡੀ ਪੁਰ ਕੇ ਪਤ ਰਾਵਰ, ਤੁਸੀਂ ਉਮਰ ਵਿੱਚ ਵੱਡੇ ਹੋ, ਬਾਕੀ ਇਹ ਸਾਰੇ ਇਲਾਕੇ ਦੇ ਤੁਸੀਂ ਮਾਲਕ ਹੋ। ਆਦਰ ਮਾਨ ਪਛਾਣਤ ਹੋ, ਇਸ ਕਰਕੇ ਮੰਨ ਕੇ ਤੁਹਾਡਾ ਮੈਂ ਆਦਰ ਮਾਨ ਪਛਾਣ ਦਾ ਕਰਨਾ ਸਮਝਦਾ ਹਾਂ ਵੀ ਤੁਸੀਂ ਉਮਰ ਵਿੱਚ ਵੱਡੇ ਹੋ, ਬਾਕੀ ਸਾਰੇ ਪਿੰਡਾਂ ਦੇ ਮਾਲਕ ਹੋ, ਅਸੀਂ ਤਾਂ ਤੁਹਾਡੇ ਫਿਰ ਸਿੱਖ ਸੇਵਕ ਹੀ ਹੋਏ ਨਾ ਸਾਰੇ। ਆਦਰ ਔਰਨ ਬਾਤਨ ਕੋ, ਰਾਏ ਬੁਲਾਰ ਬੋਲਿਆ ਕਾਲੂ ਗੱਲਾਂ ਬਾਤਾਂ ਨਾਲ ਜਿਹੜਾ ਆਦਰ ਹੋਰ ਨਾਲ ਗੱਲਾਂ ਨਾਲ ਵੀ ਹੋ ਸਕਦਾ ਹੈ। ਸੁਣ ਕਾਲੂ ਮੈਂ ਹੀਨਤ ਮਾਨਤ ਹੋ, ਆਹੇ ਕਾਲੂ ਇਹੋ ਜਿਹੀ ਗੱਲ ਸੁਣ ਕੇ ਤਾਂ ਮੈਂ ਆਪਣੀ ਕਹਿੰਦੇ ਨਿਰਾਦਰੀ ਮੰਨਦਾ ਹਾਂ, ਇਸ ਤਰ੍ਹਾਂ ਨਿਊਨਤਾ ਮੰਨਦਾ ਹਾਂ। ਸੀਸਕ ਸੀਸ ਕਿਰੀਟ ਸੁਹਾਵਤ ਹੈ, ਜਿਹੜਾ ਕਿਰੀਟ ਕੇ ਮੁਕਟ ਹੁੰਦਾ ਉਹ ਤਾਂ ਸਿਰ ਤੇ ਰੱਖਿਆ ਸੀਸ ਤੇ ਪੈ ਨਹੀਂ ਸੌਂਦਾ ਹੁੰਦਾ ਸਜਦਾ ਹੁੰਦਾ ਹੈ। ਪਗ ਪਾਵਤ ਮੂੜ ਮਠਾਨਤ ਹੋ, ਜਿਹੜਾ ਪੈਰਾਂ ਵਿੱਚ ਰੱਖੇ ਇਸ ਮੁਕਟ ਨੂੰ ਉਹਨੂੰ ਤਾਂ ਮੂਰਖ ਹੀ ਕਿਹਾ ਜਾਂਦਾ ਨਾ, ਇਸ ਕਰਕੇ ਗੁਰੂ ਨਾਨਕ ਸਾਹਿਬ ਤਾਂ ਮੁਕਟ ਵਰਗੇ ਹੈ, ਅਨੰਤ ਸੀਸ ਤੇ ਰੱਖਣਾ ਸਭ ਤੇ ਉੱਚੇ ਮਹਾਨ ਕਹਿਣਾ ਹੀ ਸੌਂਦਾ ਹੈ। ਤੂੰ ਜਿਹੜਾ ਦਾਸ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਇਹ ਹੈ ਉਹਨੂੰ ਮੇਰੇ ਚਰਨਾਂ ਤੇ ਰੱਖਣਾ, ਇਸ ਕਰਕੇ ਜਿਹੜਾ ਕੋਈ ਚਰਨਾਂ ਤੇ ਰੱਖੇ ਮੁਕਟ ਨੂੰ ਉਹਨੂੰ ਤਾਂ ਮੂਰਖ ਕਹੀਦਾ ਹੈ, ਇਸ ਕਰਕੇ ਤੂੰ ਮੂਰਖ ਹੈ ਜਿਹੜਾ ਮੈਨੂੰ ਗੁਰੂ ਨਾਨਕ ਸਾਹਿਬ ਦਾ ਸਵਾਮੀ ਦੱਸਦਾ ਉਹਨਾਂ ਨੂੰ ਦਾਸ ਕਹਿਣਾ ਹੈ। ਦੋਹਰਾ ਅਬ ਕੋ ਕਹਿਬੋ ਬਖਸ਼ੀਐ, ਕੱਲ ਉਹ ਕਹਿਣ ਲੱਗਿਆ ਮਹਾਰਾ ਹੁਣ ਜਿਹੜਾ ਕੋਈ ਮੈਂ ਕਹਿ ਦਿੱਤਾ ਭੁੱਲ ਕੇ ਕਹਿ ਦਿੱਤਾ ਇਹ ਬਖਸ਼ ਲਈਏ ਹੁਣ, ਬੋਹਰ ਨ ਕਰੋ ਉਚਾਰ। ਰਾਏ ਬੁਲਾਰ ਜੀ ਮੁੜ ਕੇ ਮੈਂ ਇਸ ਤਰ੍ਹਾਂ ਨਹੀਂ ਉਚਾਰਨ ਕਰਾਂਗਾ, ਮੈਂ ਨਹੀਂ ਕਦੇ ਕਹਾਂਗਾ ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਦਾਸ ਹੈ। ਵਿਸਰ ਜਾਤ ਮਮ ਹਿਰਦੇ ਤੇ, ਤੁਹਾਡੀ ਗੱਲ ਕਹੀ ਹੋਈ ਮੇਰੇ ਹਿਰਦੇ ਵਿੱਚੋਂ ਭੁੱਲ ਭੁੱਲ ਆ ਜਾਂਦੀ ਹੈ। ਰਾਖੋ ਅਬੈ ਸੰਵਾਰ, ਤੁਸੀਂ ਮੈਨੂੰ ਜ਼ਿਆਦਾ ਤਾੜ ਫਾੜ ਦਿੱਤਾ, ਹੁਣ ਮੈਂ ਹਿਰਦੇ ਵਿੱਚ ਸੰਭਾਲ ਕੇ ਯਾਦ ਕਰਕੇ ਰੱਖਾਂਗਾ, ਨਹੀਂ ਆਖਿਆ ਕਰਾਂਗਾ ਐਸੇ। ਸੋਰਠਾ ਹੋ ਬਖਸ਼ਣ ਕੋ ਕੌਣ, ਰਾਏ ਬੁਲਾਰ ਬੋਲਿਆ ਕਾਲੂ ਕੌਣ ਮੇਰੇ ਵਰਗਾ ਬਖਸ਼ਣ ਵਾਲਾ, ਬਖਸ਼ਣ ਉਚਿਤ ਸੋ ਬਖਸ਼ਈ, ਜਿਹੜੇ ਬਖਸ਼ਣ ਵਾਲੇ ਜੋ ਗੁਰੂ ਨਾਨਕ ਸਾਹਿਬ ਉਹ ਬਖਸ਼ਣ ਵਾਲੇ ਬਖਸ਼ਣ ਦੇ। ਸੁਤ ਨਾਨਕ ਤੁਝ ਪਾਉਣ, ਜਿਹੜਾ ਗੁਰੂ ਨਾਨਕ ਸਾਹਿਬ ਤੇਰੇ ਘਰ ਦੇ ਵਿੱਚ ਸਪੁੱਤਰ ਪੈਦਾ ਹੋ ਗਿਆ, ਬਿਨ ਬਖਸ਼ਣ ਬਖਸ਼ੇ ਸਦਾ, ਉਹ ਤਾਂ ਜਿਹਨਾਂ ਨੂੰ ਕੋਈ ਨਹੀਂ ਬਖਸ਼ ਸਕਦਾ ਉਹਨਾਂ ਨੂੰ ਬਖਸ਼ ਹਮੇਸ਼ਾ ਬਖਸ਼ਦਾ, ਉਹਨਾਂ ਨੂੰ ਮਾਫ਼ ਕਰਨ ਵਾਲਾ ਉਹੀ ਬਖਸ਼ੇਗਾ ਤੈਨੂੰ ਮੈਨੂੰ। ਸਵਈਆ ਜਾਹ ਅਬੈ ਹਮਰੀ ਦਿਸ਼ ਤੇ, ਚੰਗਾ ਵੀ ਕਾਲੂ ਤੂੰ ਚਲਿਆ ਜਾ ਤੇ ਮੇਰੀ ਤਰਫੋਂ, ਕ੍ਰਿਤ ਬੰਦਗੀ ਨਾਨਕ ਚੰਦ ਅਗਾਰੀ, ਪਹਿਲਾਂ ਗੁਰੂ ਨਾਨਕ ਸਾਹਿਬ ਜੋ ਚੰਦਰਮਾ ਵਾਂਗ ਬੜੇ ਸ਼ਾਨ ਸਰੂਪ ਉਹਨਾਂ ਦੇ ਅੱਗੇ ਬੰਦਗੀ ਕਰਨੀ ਨਮਸਕਾਰ ਕਰਨੀ ਤੈਨੇ, ਹਾਸਲ ਹੋਏ ਮੁਰਾਦ ਤੁਮਾਰ, ਬਾਕੀ ਵੀ ਕਾਲੂ ਜੋ ਤੇਰੇ ਹਿਰਦੇ ਵਿੱਚ ਮੁਰਾਦ ਹੈ ਪੁੱਤਰ ਦਾ ਵਿਆਹ ਬੜੀ ਚੜ੍ਹਦੀ ਕਲਾ ਵਿੱਚ ਹੋਵੇ, ਉਹ ਤੇਰੀ ਮੁਰਾਦ ਹਾਸਲ ਹੋਵੇ, ਭਾਵ ਪੁੱਤਰ ਦਾ ਵਿਆਹ ਬਹੁਤ ਚੜ੍ਹਦੀ ਕਲਾ ਵਿੱਚ ਹੋ ਜਾਵੇ। ਖੁਦਾਏ ਕਰੇ ਸਭ ਕਾਜ ਸਵਾਰੀ। ਹੇ ਖੁਦਾ, ਆਪ ਅੱਗੇ ਹੋ ਕੇ ਸਾਰੇ ਵਿਆਹ ਦੇ ਜਿਹੜੇ ਕੰਮ ਹੈ ਉਹਨਾਂ ਨੂੰ ਸਵਾਰ ਨਾ ਕਰੇ। ਸ਼ੂਮਤਾ ਖੋਏ ਉਦਾਰ ਤਤਾਰ। ਰਾਏ ਬੁਲਾਰ ਕਹਿੰਦਾ ਕਾਲੂ ਕਚੂਸ ਪਣਾ ਨੀ ਤੂੰ ਕਰਨਾ, ਕਚੂਸ ਪਣਾ ਜਾ ਗੁਆ ਕੇ ਤੇ ਸਖੀ ਪਣਾ ਧਾਰ ਕੇ ਹਿਰਦੇ ਵਿੱਚ। ਕਰੋ ਉਪ ਵਿਆਹ ਸੁਕੀਰਤਕਾਰੀ। ਇਸ ਨਾਲ ਤੇਰੀ ਮੇਰੀ ਪੜਿਆਈ ਹੋਇਆ। ਸਾਰੇ ਕਹਿੰਦੇ ਖੁੱਲਾ ਡੁਆ ਖਾਰ ਕਰਕੇ ਤੂੰ ਪੁੱਤਰ ਦਾ ਵਿਵਾਹ ਕਰਨਾ ਹੈ। ਮੋਹੇ ਨਿਕੇਤ ਤੇ ਚਾਹ ਸੁਲੇਵਹੋ। ਕਾਲੂ ਮੇਰੇ ਘਰ ਦੇ ਵੀ ਜੋਰੀ ਕੁਛ ਚਾਹਨਾ ਹੈ, ਉਹ ਕਹਿੰਦੇ ਤੂੰ ਲੈ ਲਾ ਚੁੱਕ ਲਾ ਸਭ ਕੁਛ। ਹੈ ਸਿਵਕਾ ਰੱਥ ਆਉ ਧਨ ਭਾਰੀ। ਮੇਰੇ ਕੋਲ ਸੁਖ ਪਾਲਕੀਆਂ ਹੈ, ਰੱਥ ਹੈਗੀ ਹੈ, ਬੇਅੰਤ ਮਾਇਆ, ਜੋ ਚੀਜ਼ ਚਾਹੁੰਦਾ ਉਹ ਲੈ ਲੈ ਸਭ ਕੁਛ। ਲੀਨੇ ਤੁਰੰਗਮ ਭੂਖਨ ਸੰਜੁਤ। ਉਸੇ ਵੇਲੇ ਕਾਲੂ ਜੀ ਨੇ ਰਾਏ ਬੁਲਾਰ ਦੇ ਘਰ ਦੇ ਵਿੱਚੋਂ ਜਿਹੜੇ ਗਹਿਣਿਆਂ ਨਾਲ ਸਜੇ ਸਜੇ ਉਹ ਘੋੜੇ ਲੈ ਲਏ ਆ ਬਰਾਤੀਆਂ ਵਾਸਤੇ। ਸੁੰਦਰ ਜੀਨ ਜਿਨੈ ਛਬ ਛਾਈ। ਸੋਹਣੀਆਂ ਕਾਠੀਆਂ ਜਿਨ੍ਹਾਂ ਤੇ ਪਾਈਆਂ, ਬੜੀ ਛਵੀ ਛਾ ਰਹੀ ਹੈ, ਸਵੈ ਸਜ ਭਜ ਰਹੇ ਹਨ। ਸਯੰਦਨ ਔ ਸਕਟੇ ਸ਼ੁਭ ਸਜ ਕੈ। ਹੋਰ ਜਿਹੜੇ ਰਾਤ ਹਨ ਉੱਥੇ ਗੱਡੇ ਹੈ, ਚੰਗੀ ਤਰ੍ਹਾਂ ਸਜ ਵੱਜ ਗਏ। ਤੰਬੂ ਕਨਾਤ ਲਏ ਸਮੁਦਾਈ। ਵੱਡੇ ਤੰਬੂ ਤੇ ਕਨਾਤਾਂ ਉਹ ਕਹਿੰਦੇ ਬੇਅੰਤ ਲੈ ਲਈਆਂ। ਕਾਲੂ ਨਾ ਲੇਵਤ ਹੈ ਧਨ ਹਾਥ। ਇਸ ਵੇਲੇ ਰਾਏ ਬੁਲਾਰ ਮਾਇਆ ਹੱਥਾਂ ਵਿੱਚ ਲੈਂਦਾ ਹੈ ਤੇ ਫੜਾਉਂਦਾ ਹੈ ਤੇ ਕਾਲੂ ਨਹੀਂ ਲੈ ਰਿਹਾ ਹੈ। ਉਪਤ ਦੇਤ ਭਇਓ ਬਰਿਆਈ। ਰਾਏ ਬੁਲਾਰ ਰਾਜੇ ਨੇ ਮੱਲੋ ਮੱਲੀ ਮਾਇਆ ਇਸ ਕਾਲੂ ਨੂੰ ਦੇ ਹੀ ਦਿੱਤੀ। ਬੰਧਨ ਕੋ ਕਰ ਹੋਏ ਵਿਦਾ। ਕਾਲੂ ਰਾਏ ਬੁਲਾਰ ਨੂੰ ਨਮਸਕਾਰ ਕਰਕੇ ਫਿਰ ਲੈ ਕੇ ਵਿਦਾ ਹੋ ਗਿਆ। ਨਿਜ ਧਾਮ ਗਇਓ ਮਨ ਮੈਂ ਹਰ ਖਾਈ। ਮਨ ਵਿੱਚ ਖੁਸ਼ ਹੋ ਕੇ ਆਪਣੇ ਘਰ ਵੱਲ ਨੂੰ ਚਲਾ ਗਿਆ ਹੈ। ਮਾਨਵ ਭੇਜ ਬੁਲਾਏ ਪਠੇ ਸਭ। ਸਵੇਰੇ ਕਹਿੰਦੇ ਮਨੁੱਖਾਂ ਨੂੰ ਭੇਜ ਕੇ ਸੱਦਣ ਵਾਸਤੇ ਬੁਲਾਏ ਸਾਰੇ ਭੇਜੇ ਹਨ। ਹੈ ਪੁਰ ਮੈਂ ਰਹਿ ਬੇਦੀ ਜੋ ਗਿਆਤੀ। ਜਿਹੜੇ ਬੇਦੀ ਵਸਦੇ ਆਪਣੇ ਸੰਬੰਧੀ ਹੈ ਉਹਨਾਂ ਨੂੰ ਕਹਿੰਦੇ ਬੁਲਾਉਣ ਵਾਸਤੇ ਕੁਝ ਲੋਕ ਭੇਜੇ ਉਹਨਾਂ ਦੇ ਘਰੋਂ ਘਰੀ। ਦੇ ਸਨਮਾਨ ਬਖਾਨ ਕੀਓ। ਆ ਜਿਹੜਾ ਗਿਆ ਉਸਨੇ ਸਨਮਾਨ ਦੇ ਕੇ ਇਸ ਤਰ੍ਹਾਂ ਆਖਣਾ ਕੀਤਾ ਹੈ। ਮਨ ਜਾਨੋ ਬੰਸ ਹਮਾਰ ਹੈ ਖਿਆਤੀ। ਕਾਲੂ ਜੀ ਕਹਿੰਦੇ ਹਨ ਵੀ ਤੁਸੀਂ ਬੇਦੀਓ ਜਾਣ ਲਓ, ਸਾਡੀ ਜਿਹੜੀ ਬੇਦੀ ਬੰਸ ਹੈ ਉਹ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ ਹੈ। ਸੋ ਪਟਵਾਰੀ ਰੰਧਾਵਨ ਕੋ। ਜਿੱਥੇ ਮੇਰੇ ਪੁੱਤਰ ਦਾ ਵਿਵਾਹ ਹੋਣਾ ਹੈ ਉਹ ਕਹਿੰਦੇ ਰੰਧਾਵੇ ਪੱਖੋਂ ਕਿਹਾ, ਰੰਧਾਵੇ ਕੋ ਦੇ ਜਿਹੜੇ ਜ਼ਿਮੀਂਦਾਰ ਹੈ ਉਹਨਾਂ ਦਾ ਕਹਿੰਦੇ ਸਾਰਿਆਂ ਦਾ ਕਹਿੰਦੇ ਉਹ ਪਟਵਾਰੀ ਹੈ। ਜਿਨ ਕੇ ਬਹੁ ਗ੍ਰਾਮ ਹੈ ਦੀਰ ਗਜਾਤੀ। ਉਹਨਾਂ ਦੇ ਕੋਲ ਬਹੁਤ ਕਹਿੰਦੇ ਪਿੰਡ ਹੈ ਤੇ ਬੜੀ ਚੰਗੀ ਉਹਦੀ ਜਾਤ ਅਬਰੋ ਹੈ। ਭੂਰ ਘਰੋ ਮਿਲ ਕੇ ਜਸ ਪਾਵਨ। ਵੀ ਬੇਦੀ ਉੱਥੇ ਬਰਾਤ ਵਿੱਚ ਜਾ ਕੇ ਬਹੁਤਾ ਜਸ ਪਾਉਣਾ ਕਰੀਏ ਤੇ ਉਹਦਾ ਜਸ ਵਧਾਈਏ ਮੂਲ ਚੰਦ ਦਾ। ਜੇ ਜਗ ਮੈਂ ਸ਼ੁਭ ਰੀਤ ਸੁਹਾਤੀ। ਸੰਸਾਰ ਦੇ ਜਿਹੜੀ ਸੋਹਣੀ ਚੰਗੀ ਰੀਤੀ ਸੋਹਣੀ ਉਹ ਘਰ ਕਰਾ ਕੇ ਜਸ ਪਾਈਏ ਜਸ ਕੱਟੀਏ। ਦੋਹਰਾ ਇੱਕ ਮੇਰੀ ਤੁਮ ਨਹਿ ਲਖੋ। ਬੇਦੀ ਬੰਸ ਦੇ ਸੰਬੰਧੀ ਇੱਕ ਮੇਰੀ ਤੁਸੀਂ ਇਹਦੇ ਵਿੱਚ ਇੱਜ਼ਤ ਵਰੋ ਨਾ ਜਾਣਿਓ। ਹੈ ਸਭ ਹੀ ਕੀ ਲਾਜ। ਇਹਦੇ ਵਿੱਚ ਤਾਂ ਸਾਰਿਆਂ ਨੂੰ ਆਪੋ ਆਪਣੀ ਲੱਜਿਆ ਹੈ, ਸ਼ਰਮ ਹੈ। ਗਮ ਨਹੁ ਅਬ ਹੈ ਬਿਲੰਬ ਤਜ। ਇਸ ਕਰਕੇ ਬੇਦੀਓ ਬਰਾਤੀ ਬਣ ਕੇ ਹੁਣ ਦੇਰੀ ਛੱਡ ਕੇ ਚੱਲੋ ਮੇਰੇ ਨਾਲ। ਸੁੰਦਰ ਸਜਹੁ ਸਾਜ। ਆਪੋ ਆਪਣਾ ਜਿਹੜਾ ਕੋਈ ਸਵਾਰੀਆਂ ਵਾਲਾ ਉਹਨੂੰ ਕਹਿੰਦੇ ਚੰਗੀ ਤਰ੍ਹਾਂ ਸਮਾਨ ਨੂੰ ਸਜਾ ਬਜਾ ਲਵੋ। ਸੁਣ ਸਰੋਨਨ ਬੇਦੀ ਸਭੈ। ਬੇਦੀਆਂ ਦੇ ਬੰਸ ਦੇ ਨੌਜਵਾਨ ਸੁਣ ਕੇ ਕੰਨਾਂ ਵਿੱਚ ਬਾਣੇ ਭਲੇ ਬਣਾਏ। ਸਾਰਿਆਂ ਨੇ ਕਹਿੰਦੇ ਚੰਗੇ ਬਾਣੇ ਬਣਾ ਲਏ, ਚੰਗੀਆਂ ਪੁਸ਼ਾਕਾਂ ਜੀਆਂ ਪਾ ਲਈਆਂ। ਲੈ ਧਨ ਨਿਜ ਨਿਜ ਧਾਮ ਤੇ। ਆਪੋ ਆਪਣੇ ਘਰਾਂ ਦੇ ਵਿੱਚੋਂ ਧਨ ਵੀ ਲੈ ਲਿਆ ਉਹਨਾਂ ਨੇ। ਚੱਲੇ ਚਤੁਰ ਚਿਤ ਚਾਏ। ਸਿਆਣੇ ਕਹਿੰਦੇ ਬਰਾਤੀ ਚੱਲੇ ਚਿਤ ਵਿੱਚ ਬੜਾ ਚਾਅ ਹੈ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦਾ। ਸਵਈਆ ਕੰਚਨ ਭੂਖਨ ਪਾਏ ਘਨੇ ਨਗ। ਇਸ ਤਰ੍ਹਾਂ ਕਹਿੰਦੇ ਸੋਨੇ ਦੇ ਗਹਿਣੇ ਆ ਜਿਨ੍ਹਾਂ ਦੇ ਵਿੱਚ ਬਹੁਤ ਹੀ ਨਗ ਵਿਚਾਰਾ ਪਾਏ ਹੋਏ ਹਨ। ਬੀਚ ਬਣੇ ਜਿਨਕੇ ਚਮਕਾਵੇ ਕੰਚਨ ਭੂਖਨ ਪਾਏ ਘਨੇ, ਸੋਨੇ ਦੇ ਗਹਿਣੇ ਬਣੇ ਹੋਏ ਬਹੁਤ ਪਾਏ ਹੋਏ ਨਗ ਬੀਚ ਬਣੇ ਜਿਨਕੇ ਚਮਕਾਵੇ, ਜਿਨ੍ਹਾਂ ਦੇ ਵਿੱਚ ਨਗ ਜੜਤ ਕੀਤੇ ਹੋਏ ਤੇ ਭਈ ਚਮਕਦੇ ਦਮਕਾ ਮਾਰਦੇ ਨਗ। ਕੰਕਨ ਅੰਗਦ ਕੁੰਡਲ ਤੇ ਇਸੇ ਤਰ੍ਹਾਂ ਕਹਿੰਦੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਏ ਹੈ, ਮੋਢਿਆਂ ਵਿੱਚ ਬੋਟੇ ਪਾਏ ਹੈ, ਕੰਨਾਂ ਵਿੱਚ ਕੁੰਡਲ ਜੇ ਪਾਏ ਉਹ ਬਰਾਤੀਆਂ ਦੇ। ਮੁਖ ਮੰਡਲ ਸੁੰਦਰ ਕੋ ਦਰਸਾਵੇ, ਸਾਰਿਆਂ ਦੇ ਜਿਹੜੇ ਮੁੱਖ ਹੈ ਕਹਿੰਦੇ ਬਹੁਤ ਹੀ ਸੋਹਣੇ ਸੁੰਦਰ ਦਿਸਣ ਵਿੱਚ ਆ ਰਹੇ। ਮਾਲ ਵਿਸਾਲ ਭਲੇ ਧਾਰ ਘਰ ਧਾਰ, ਬਰਾਤੀਆਂ ਨੇ ਕਹਿੰਦੇ ਚੰਗੀਆਂ ਬਾਲਾ ਮਾਲਾ ਬਣਾ ਕੇ ਲੰਮੀਆਂ ਗਲ ਵਿੱਚ ਪੈਨੀਆਂ ਪਾਈਆਂ ਹੋਈਆਂ। ਅਮੋਲ ਦਕੂਲ ਲੀਏ ਮਨ ਭਾਵੈ, ਮੈਂ ਕਹਿੰਦੇ ਅਮੋਲ ਕੀ ਬਸਤਰ ਲਏ ਦੁਪੱਟੇ ਲਏ ਆ, ਮਨ ਨੂੰ ਭਾਉਂਦੇ ਮਨ ਨੂੰ ਚੰਗੇ ਲੱਗਣ ਵਾਲੇ। ਸੀਸਨ ਪੈ ਸਿਰ ਪੇਚ ਬੱਧੇ, ਕਈਆਂ ਬਰਾਤੀਆਂ ਨੇ ਆਪਣੇ ਸਿਰ ਤੇ ਦਸਤਾਰੇ ਬੰਨ ਲਏ, ਪਗੜੀਆਂ ਬੰਨ ਲਈਆਂ। ਧਰ ਕੈ ਕਲਗੀ ਅਧ ਕਾਇ ਸੁਹਾਵੈ, ਬੇਦੀਆਂ ਨੇ ਗਰਾਤੀਆਂ ਨੇ ਸੀਸਾਂ ਤੇ ਕਲਗੀਆਂ ਧਾਰ ਲਈਆਂ, ਬੜੇ ਸੋਹਣੇ ਸਜਰੇ। ਦੋਹਰਾ ਛੈਲ ਛਬੀਲੇ ਛਬ ਭਰੇ, ਜਿੰਨੇ ਬਰਾਤੀ ਨੌਜਵਾਨ ਛਬੀਲੇ ਛਬ ਨਾਲ ਭਰੇ ਹੋਏ, ਸੁੰਦਰਤਾ ਨਾਲ ਭਰੇ ਹੋਏ। ਛਾਪ ਛਲਾਇਨ ਹੱਥ, ਸਾਰਿਆਂ ਦੇ ਹੱਥਾਂ ਵਿੱਚ ਛਾਪਾਂ ਤੇ ਛੱਲੇ ਜੇ ਪਾਏ ਹੋਏ। ਸਜ ਸਜ ਵਾਹਨ ਆਪਣੇ, ਆਪੋ ਆਪਣੀਆਂ ਸਵਾਰੀਆਂ ਸਜਾ ਸਜੂ ਕੇ, ਭਏ ਬਰਾਤੀ ਸਾਥ। ਇਸ ਤਰ੍ਹਾਂ ਕਹਿੰਦੇ ਜਿੰਨੇ ਬਰਾਤੀ ਹੈ ਕਾਲੂ ਜੀ ਦੇ ਨਾਲ ਤਿਆਰ ਹੋ ਗਏ ਚੱਲਣ ਲਈ। ਕਬਿਤ ਸਯੰਦਨ ਤੁਰੰਗਮ ਸਕਟ ਪੈ ਰੂਡੇ ਕੇ, ਕਈ ਜਿਹੜੇ ਜਾਂਜੀ ਹੈ ਬਰਾਤੀ ਹੈ, ਕੋਈ ਰਸਤੇ ਚੜ ਗਿਆ, ਕੋਈ ਨੌਜਵਾਨ ਘੋੜੇ ਤੇ ਚੜ ਗਿਆ, ਬੁੱਢੇ ਜੇ ਗੱਡਿਆਂ ਤੇ ਚੜ ਗਏ। ਜਰੀ ਸੰਗ ਜਰੇ ਰਾਜ ਆਰਨ ਉਸ਼ਾਰੀ, ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਰਸ ਜੇ ਹੈ ਉਹ ਲਾਲ ਰੰਗ ਦੇ ਉਛਾੜ ਹੈ, ਉਹਨਾਂ ਉੱਪਰ ਕੱਪੜਾ ਲਾਲ ਰੰਗ ਦਾ ਪਾਇਆ ਰਸਾਂ ਉੱਪਰ, ਤੇ ਜਰੀ ਨਾਲ ਕਹਿੰਦੇ ਉਹ ਜਿਹੜੇ ਹੋਏ ਬੜੇ ਉਹ ਰਸ ਜੇ ਸਜਦੇ ਉਛਾੜਾ ਸਹਿਤ। ਪਾਰ ਬਧੂ ਬਰਿੰਦਰ ਸੰਗ ਗਮਨੀ ਉਹ ਮੰਗ ਮਾਨ, ਇਸ ਤਰ੍ਹਾਂ ਕਹਿੰਦੇ ਉਹ ਪਿੰਡ ਦੇ ਵਿੱਚ ਜਿਹੜੀਆਂ ਨੱਚਣ ਨੁੱਚਣ ਵਾਲੀਆਂ ਉਹ ਵੀ ਨਾਲ ਹੀ ਲੈ ਲਈਆਂ ਕਾਲੂ ਨੇ, ਗੁਰੂ ਨਾਨਕ ਸਾਹਿਬ ਜੀ ਨੇ ਇਹੋ ਜਿਹੀਆਂ ਰਸਮਾਂ ਬੰਦ ਕਰ ਦਿੱਤੀਆਂ ਸੀ ਬਾਅਦ ਵਿੱਚ। ਅੰਗਨ ਸ਼ਿੰਗਾਰ ਕੇ ਅਨੰਗ ਮਾਨ ਟਾ ਰਹੀ, ਇਸ ਤਰ੍ਹਾਂ ਅੰਗਾਂ ਨੂੰ ਸ਼ਿੰਗਾਰ ਕੇ ਜਿਹੜੀ ਕਾਮਦੇਵ ਦੇ ਮਨ ਨੂੰ ਕਹਿੰਦੇ ਮਾਨ ਨੂੰ ਟਾਲ ਲਈਆਂ ਹਨ। ਬਾਦਤ ਬਜਾਨ ਹਾਰ ਕੌਤਕ ਕਰਨ ਹਾਰ, ਬਾਜੇ ਬਜਾਉਣ ਵਾਲੇ ਤਮਾਸ਼ੇ ਕਰਨ ਵਾਲੇ, ਭਾਰ ਕੇ ਉਚਾਨ ਹਾਰ ਤਿਆਰ ਭੇ ਅਪਾਰ ਹੀ, ਕੋਈ ਕਹਿੰਦੇ ਪੰਡਾਂ ਦੇ ਭਾਰ ਨੂੰ ਚੁੱਕਣ ਵਾਲੇ ਉਹ ਵੀ ਤਿਆਰ ਹੋ ਗਏ ਹਨ। ਧਰੇ ਹੈ ਤੁਖਾਰ ਭਾਰ ਦੀਰਗ ਦਮਾਮੇ ਬਹੁ, ਪੰਡਾਂ ਜੀਆਂ ਕਹਿੰਦੇ ਚੁੱਕ ਕੇ ਉੱਠਾਂ ਦੇ ਉੱਪਰ ਰੱਖ ਦਿੱਤੀਆਂ ਹਨ, ਬੇਅੰਤੀ ਦਮਾਮੇ ਜੇ ਲੈ ਲਏ, ਵੱਡੇ ਵੱਡੇ ਨਗਾਰੇ ਲੈ ਲਏ ਹਨ। ਸੱਜ ਸ਼ੁਭ ਰਾਜ ਬਾਜ ਡੰਕ ਇੱਕ ਵਾਰ, ਜਦੋਂ ਇੱਕ ਵਾਰੀ ਉਹ ਨਗਾਰਿਆਂ ਉੱਪਰ ਡੰਕੇ ਮਾਰਦੇ ਚੋਟੇ ਮਾਰਦੇ ਆ, ਸਾਰੇ ਕਹਿੰਦੇ ਉਹ ਵੱਜਦੇ ਹੋਏ ਸੱਜਦੇ ਆ ਵਿਰਾਜਦੇ ਹਨ। ਦੋਹਰਾ ਬੇਦੀਆਂ ਕੀ ਬਾਰ ਸੁੰਦਰੀ, ਇਸ ਤਰ੍ਹਾਂ ਬੇਦੀਆਂ ਦੇ ਵੰਸ਼ ਦੀਆਂ ਜਿਹੜੀਆਂ ਸੁੰਦਰ ਤ੍ਰੀਮਤਾ ਹਨ। ਮਧੁਰ ਮਧੁਰ ਸੁਰ ਗਾਏ, ਬਰਾਤ ਇੱਥੋਂ ਚੜ੍ਹੜੀ ਹੈ, ਮਿੱਠੀ ਮਿੱਠੀ ਆਵਾਜ਼ ਵਿੱਚ ਆਵਾਜ਼ ਗਿਰ ਗੀਤ ਗਾ ਰਹੀਆਂ ਹਨ। ਸਰਸਤ ਹਰਖਤ ਉਰ ਵਿਖੇ, ਬਰਾਤੀ ਹੈ ਉਹ ਆਵਾਜ਼ਾਂ ਨੂੰ ਸੁਣ ਕੇ ਹਿਰਦੇ ਵਿੱਚ ਖੁਸ਼ ਹੋ ਰਹੇ। ਬੇਅੰਤੀ ਮੁਰੀ ਬਰਾਤ ਚੜ੍ਹਾਏ, ਇਸ ਤਰ੍ਹਾਂ ਜਿਹੜੀਆਂ ਬੇਦੀਆਂ ਦੀ ਬਾਂਸਰੀਆਂ ਮਾਈਆਂ ਬੀਬੀਆਂ ਬਰਾਤ ਨੂੰ ਚੜ੍ਹਾ ਕੇ ਪਿੱਛੇ ਵਾਪਸ ਮੁੜ ਆਈਆਂ ਹਨ। ਕਬਿਤ ਭਇਓ ਹੈ ਅਰੂਢ ਕਾਲੂ, ਲੀਨੋ ਧਨ ਲਾਲੂ ਬਹੁ, ਸਭ ਤੋਂ ਪਹਿਲਾਂ ਕਾਲੂ ਜੀ ਅਸਵਾਰ ਹੋਏ ਹੈ, ਤੇ ਇਸੇ ਤਰ੍ਹਾਂ ਬੜਾ ਆਪਣੇ ਕੋਲ ਧਨ ਲੈ ਲਿਆ ਇਸ ਨੇ। ਲਾਲੂ ਬਹੁ ਲਾਲੂ ਬਹੁ ਤਜੀ ਤਲਵੰਡੀ ਪਦ ਪੰਥ ਕੀ। ਭਾਈ ਲਾਲੂ ਜੀ ਜਿਹੜੇ ਛੋਟੇ ਭਰਾ ਉਹਨਾਂ ਨੂੰ ਵੀ ਨਾਲ ਲੈ ਲਿਆ ਹੈ। ਤਜੀ ਤਲਵੰਡੀ ਪਾਦ ਪੰਥ ਵਿਖੇ ਪਾਏ ਹੈ, ਤਲਵੰਡੀ ਰਾਏ ਭੋ ਦੀ ਛੱਡ ਦਿੱਤੀ ਹੈ ਤੇ ਰਸਤੇ ਚ ਪੈਰ ਪਾਇਆ ਚਰਨ ਪਾਏ ਹਨ। ਲੀਨੇ ਧਨ ਰਾਮ ਸੁਤ ਕਿਸ਼ਨਾ ਸੁਮਨ ਸੁਮਨਾਮਾ ਲੀਨੇ ਧਨ ਰਾਮ ਸੁਤ ਕ੍ਰਿਸ਼ਨਾ ਸੁਨਾਮਾ। ਕਹਿੰਦੇ ਇਸ ਤਰ੍ਹਾਂ ਜੋ ਸਤਿਗੁਰੂ ਦੇ ਨਾਨਾ ਰਾਮਾ ਜੀ ਉਹਨੇ ਵੀ ਧਨ ਲੈ ਲਿਆ ਹੈ ਤੇ ਇਹਦਾ ਜਿਹੜਾ ਪੁੱਤਰ ਕ੍ਰਿਸ਼ਨ ਹੈ ਜੋ ਗੁਰੂ ਨਾਨਕ ਸਾਹਿਬ ਦਾ ਮਾਮਾ ਕ੍ਰਿਸ਼ਨਾ ਹੈ ਜਿਹਦਾ ਨਾਂ ਉਹਨੇ ਵੀ ਬੇਅੰਤ ਮਾਮੇ ਨੇ ਕੋਲ ਮਾਇਆ ਲੈ ਲਈ ਹੈ। ਧਰੇ ਔਰ ਚਾਹੇ ਸੁਲਤਾਨਪੁਰ ਧਾਏ ਹੈ। ਇਸ ਤਰ੍ਹਾਂ ਮਾਮਾ ਤੇ ਨਾਨਾ ਹਿਰਦੇ ਵਿੱਚ ਕਹਿੰਦੇ ਚਾਹਨਾ ਧਾਰ ਕੇ ਇਹ ਸੁਲਤਾਨਪੁਰ ਨੂੰ ਚੱਲ ਪਏ ਤੇ ਜੀ ਨਾਲ ਸਭੇ ਦਿਨ ਜਾਹੇ ਸਭੇ ਦਿਨ ਜਾਹੇ ਚਲੇ ਡੇਰਾ ਰਹਿਣ ਮਾਹੇ। ਸਾਰਾ ਦਿਨ ਉਹ ਤੁਰੇ ਜਾਂਦੇ ਹੈ, ਜਦੋਂ ਰਾਤ ਪੈਂਦੀ ਹੁੰਦੀ ਤੇ ਟਿਕਾਣਾ ਕਰ ਲੈਂਦੇ ਡੇਰਾ ਕਰ ਲੈਂਦੇ। ਵਿਧ ਐਸੀ ਹੈ ਚਲਤ ਧਾਮ ਨਾਨਕੀ ਕੇ ਆਏ ਹੈ। ਐਸੀ ਵਿਧੀ ਐਸੇ ਤਰੀਕੇ ਨਾਲ ਚੱਲਦੇ ਚਲਾਉਂਦੇ ਹੋਏ ਨਾਨਕੀ ਦੇ ਘਰ ਦੇ ਵਿੱਚ ਆ ਪਹੁੰਚੇ ਆਏ। ਆਨੰਦ ਉਦਦ ਮੇਲ ਕੇਲ ਕਰੈ ਮੀਨ ਜਿਵ ਆਨੰਦ ਆ ਜਿਹੜਾ ਸਮੁੰਦਰ ਘਰ ਹੈ ਇਹਦੇ ਵਿੱਚ ਮਿਲ ਕੇ ਜਿਵੇਂ ਮੱਛ ਕਹਿੰਦੇ ਪਾਣੀ ਸਮੁੰਦਰ ਵਿੱਚ ਕੇਲਾਂ ਕਰਦੇ ਆਨੰਦ ਹੈ ਸਮੁੰਦਰ ਵਿੱਚ ਮਿਲ ਕੇ ਮੱਛਾਂ ਨੂੰ ਕਰੀੜਾਂ ਕਰਦੇ ਖੁਸ਼ੀਆਂ ਮਨਾਉਂਦੇ ਨੱਚਦੇ ਟੱਪਦੇ। ਨਾਨਕ ਸਪੂਤ ਭਇਓ ਭਏ ਮਨ ਭਾਏ ਹੈ। ਇਸ ਤਰ੍ਹਾਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਸਪੁੱਤਰ ਹੋਇਆ ਹੈ ਇਹ ਵੀ ਅੱਜ ਸਾਡੇ ਮਨ ਭਾਉ ਦੀ ਗੱਲ ਹੋ ਗਈ ਹੈ। ਆਨ ਕੇ ਜੈ ਰਾਮ ਸਨ ਮਾਨ ਕੀਨੋ ਸਭਨ ਕੋ ਉਸ ਵੇਲੇ ਸਾਰਿਆਂ ਬਰਾਤੀਆਂ ਦਾ ਜੈ ਰਾਮ ਨੇ ਆ ਕੇ ਸਭ ਦਾ ਸਤਿਕਾਰ ਕੀਤਾ ਹੈ। ਜਥਾ ਯੋਗ ਥਾਨ ਦੀਨ ਡੇਰਾ ਕਰਵਾਏ ਗਏ ਇਸ ਤਰ੍ਹਾਂ ਯੋਗਤਾ ਬਣਦੀ ਸੀ ਉਹੇ ਜਿਹਾ ਥਾਂ ਦੇ ਕੇ ਉਹਦਾ ਆਸਣ ਕਰਵਾ ਦਿੱਤਾ ਹੈ। ਤਨੀਆ ਨਿਕਟ ਜਾਏ ਮਿਲਿਓ ਕਾਲੂ ਪਾਏ ਸੁਖ ਇੱਧਰ ਕਾਲੂ ਜੀ ਆਪਣੀ ਪੁੱਤਰੀ ਕੋਲ ਜਾ ਕੇ ਸੁਖ ਪਾ ਕੇ ਮਿਲਿਆ ਜੁੜਿਆ ਹੈ। ਤਯੋ ਮਧੁਰਨ ਹੈ ਕੋ ਦਾਸ ਤੇ ਮੰਗਾਏ ਕੈ ਆਪਣੇ ਸੇਵਕ ਤੋਂ ਮਿੱਠਾ ਜਾ ਮੰਗਾ ਕੇ ਆਪਣੀ ਸੁਪੁੱਤਰੀ ਨੂੰ ਦਿੱਤਾ ਹੈ। ਸਭ ਹੀ ਸੰਭਾਰਨ ਸੰਭਾਰ ਬੰਦ ਬੰਦ ਭਾਰ ਉਦੋਂ ਬਾਅਦ ਜਿਹੜੀ ਸੰਭਾਰ ਸਮਗਲੀ ਜੀ ਉਹ ਸੰਭਾਲ ਸੰਭਾਲ ਕੇ ਪੰਡਾਂ ਜੀਆਂ ਬੰਨ ਬੰਨ ਕੇ ਉਹਦੀਆਂ ਧਰੇ ਸਕਟਨ ਸਭ ਉੱਪਰ ਤੇ ਲਿਆਏ ਕੈ ਜਿਹੜੇ ਗੱਡਿਆਂ ਉੱਪਰ ਪੰਡਾਂ ਜੀਆਂ ਬੰਨੀਆਂ ਸੀ ਨਾ ਉਹ ਕਹਿੰਦੇ ਚੁੱਕ ਕੇ ਲਿਆ ਕੇ ਨਾਨਕੀ ਜੀ ਦੇ ਘਰ ਦੇ ਵਿੱਚ ਰੱਖ ਦਿੱਤੀਆਂ। ਪਰਮਾਨੰਦ ਮਿਲਿਓ ਕੀਨ ਪ੍ਰਸ਼ਨ ਕੁਸ਼ਲ ਭਲੇ ਜੈ ਰਾਮ ਦਾ ਜਿਹੜਾ ਪਿਓ ਪਰਮਾਨੰਦ ਹੈ ਉਹ ਕਾਲੂ ਜੀ ਨੂੰ ਮਿਲਿਆ ਜੁੜਿਆ ਤੇ ਇਸੇ ਤਰ੍ਹਾਂ ਕੁਸ਼ਲ ਆ ਜਿਹੜੀ ਰਾਜੀ ਖੁਸ਼ੀ ਉਹਦੀ ਪ੍ਰਸ਼ਨ ਕੀ ਰਾਜੀ ਖੁਸ਼ੀ ਪੁੱਛਣਾ ਕੀਤੀ ਚੰਗੀ ਤਰ੍ਹਾਂ। ਫਿਰ ਕੈ ਬਰਾਤ ਉਰ ਰਹਿਓ ਹਰ ਖਾਏ ਕੈ ਪਰਮਾਨੰਦ ਬੜੀ ਸੋਹਣੀ ਬਰਾਤ ਆਈ ਹੈ ਵੇਖ ਕੇ ਹਿਰਦੇ ਵਿੱਚ ਖੁਸ਼ ਹੋ ਰਿਹਾ ਹੈ। ਸਰੋਣ ਸੁਖ ਕੰਧ ਸੁਨ ਆਏ ਜਗ ਬੰਦ ਪੁਨ ਇੰਦਰ ਸੁਖਾ ਦੇ ਬੰਦਲ ਗੁਰੂ ਨਾਨਕ ਸਾਹਿਬ ਜੀ ਮੋਦੀ ਖਾਨੇ ਦੇ ਉੱਪਰ ਸੁਣ ਕੇ ਕੰਨਾਂ ਵਿੱਚ ਨਮਸਕਾਰ ਕਰਨ ਯੋਗ ਸਤਿਗੁਰੂ ਆਏ ਹਨ। ਦੋ ਘਰ ਬੰਦ ਪਦ ਬੰਦੇ ਸੀਸ ਨਾਇਓ ਹੈ ਮੈਂ ਹੱਥ ਜੋੜ ਕੇ ਚਰਨਾਂ ਤੇ ਸਿਰ ਨਵਾਇਆ ਪਿਤਾ ਦੇ ਕਾਲੂ ਨੇ ਉਤਾਲ ਲੀਨ ਅੰਕ ਹਿਤ ਨਾਲ ਭਇਓ ਉਹ ਸਵੇਰੇ ਬਾਬਾ ਕਾਲੂ ਜੀ ਨੇ ਬੜੇ ਪ੍ਰੇਮ ਦੇ ਨਾਲ ਝਟਪਟ ਹੀ ਆਪਣੀ ਜੱਫੀ ਵਿੱਚ ਲੈ ਲਿਆ ਗੁਰੂ ਨਾਨਕ ਸਾਹਿਬ ਸੁਪੁੱਤਰ ਨੂੰ। ਪ੍ਰੀਤ ਮੈਂ ਵਿਸਾਲ ਨਿਜ ਗਰੇ ਸੋ ਲਗਾਇਓ ਹੈ ਭਇਓ ਪ੍ਰੀਤ ਮੈਂ ਸਾਲ ਬਹੁਤ ਹੀ ਪ੍ਰੀਤੀ ਵਿੱਚ ਆ ਕੇ ਆਪਣੇ ਗਲ ਨਾਲ ਲਗਾ ਲਿਆ ਹੈ। ਬੇਦੀ ਸਭ ਔਰ ਭਰੇ ਪ੍ਰੇਮ ਤੇ ਹਿਠੌਰ ਮਿਲੇ ਹੋਰ ਜਿਹਨੇ ਬੇਦੀ ਵੰਸ਼ ਵਿੱਚ ਬਰਾਤੀ ਹੈ ਸਾਰੇ ਉੱਥੇ ਪ੍ਰੇਮ ਨਾਲ ਭਲੇ ਹੋਏ ਉਸ ਤਾਂ ਆ ਮਿਲਿਆ ਇਕੱਠਿਆਂ ਹੋਏ ਹੋਏ ਭਰ ਭਰ ਕੌਰ ਔਰ ਭਾਰੀ ਸੁੱਖ ਪਾਇਓ ਹੈ ਨਾਨਕ ਸਾਹਿਬ ਜੀ ਨੂੰ ਕਹਿੰਦੇ ਜੱਫੀ ਵਿੱਚ ਭਰ ਲੈ ਲੈ ਕੇ ਹਿਰਦੇ ਵਿੱਚ ਭਾਰੀ ਸੁੱਖ ਪਾਇਆ ਸਭ ਨੇ ਸੁੰਦਰ ਕਿਸ਼ ਕਿਸ਼ੋਰ ਲਖੈ ਬੰਸ ਸਿਰ ਮੋਰ ਨਿਜ। ਸੋਹਣੀ ਕਿਸ਼ੋਰ ਅਵਸਥਾ ਵਾਲੇ ਜਾਣਦੇ ਹੈ ਸਾਡੀ ਬੇਸੀਆਂ ਬੰਸ ਦੇ ਸ਼੍ਰੋਮਣੀ ਸਰਮੁਕਟ ਹਨ ਗੁਰੂ ਨਾਨਕ ਸਾਹਿਬ। ਦੌਰ ਦੌਰ ਜਾਂ ਕੋ ਜਸ ਦੇਸ਼ ਦੇਸ਼ ਛਾਇਓ ਹੈ। ਇਹਨਾਂ ਦਾ ਜਿਹੜਾ ਦੇਸਾਂ ਦੇਸਾਂ ਵਿੱਚ ਜਿਹੜਾ ਜਸ ਹੈ ਦੌੜ ਦੌੜ ਕੇ ਪਾਉ ਛੇਤੀ ਤੋਂ ਛੇਤੀ ਫੈਲ ਗਿਆ ਹੋਇਆ ਹੈ। ਦੋਹਰਾ ਕਮਲ ਨੈਣ ਕੋ ਧਨ ਦਿੱਤੋ। ਹਾਂ ਜੋ ਕਮਲ ਨੇਤਰਾਂ ਵਾਲੇ ਸਤਿਗੁਰੂ ਜਿੰਨਾ ਕੋ 321 ਰੁਪਈਏ ਵਾਧੇ ਦੇ ਬਚੇ ਸੀ। ਦੀਨੋ ਦੀਨੋ ਕਾਲੂ ਹਾਥ। ਜੈ ਰਾਮ ਨੇ ਕਹਿ ਕੇ ਵੀ ਇਹ ਜਦੋਂ ਹਿਸਾਬ ਕਿਤਾਬ ਹੋਇਆ ਸੀ 321 ਰੁਪਈਏ ਗੁਰੂ ਨਾਨਕ ਸਾਹਿਬ ਦੇ ਵਾਧੇ ਵਿੱਚ ਵਧੇ ਸੀ। ਕਹਿ ਕੇ ਜੈ ਰਾਮ ਨੇ ਕਾਲੂ ਦੇ ਹੱਥਾਂ ਵਿੱਚ ਫੜਾ ਦਿੱਤਾ ਹੈ। ਕਹੀ ਜਰਾਮ ਸੁਣਾਏ ਪੁਨ ਸਾਰੀ ਗੱਲਬਾਤ ਜੈ ਰਾਮ ਨੇ ਮਾਇਆ ਫੜਾ ਕੇ ਕਹੀ। ਸਭ ਲੇਖੇ ਕੀ ਗਾਥ। ਦੂਜੀ ਵਾਰ ਲੇਖਾ ਹੋਇਆ ਸੀ, ਪਹਿਲਾਂ 135 ਇਹਨਾਂ ਦੇ ਬਚੇ ਸੀ, ਦੂਜੀ ਵਾਰ ਲੇਖਾ ਕੀਤਾ ਸਭ 321 ਬਚੇ ਹੈ। ਸਾਰੇ ਵੀ ਹੁਣ ਤੂੰ ਲੈ ਲੈ ਰੁਪਈਏ। ਸੋਰਠਾ ਉਰ ਧਰ ਹਰ ਖੁਬਸਾਲ। ਰੁਪਈਏ ਦੇ ਕੇ ਕਾਲੂ ਨੇ ਧਰ ਦੇ ਵਿੱਚ ਬਹੁਤ ਹੀ ਖੁਸ਼ੀ ਧਾਰੀ ਹੈ। ਕਾਲੂ ਬੋਲਿਓ ਬਚਨ ਤਬ। ਸਵੇਰੇ ਕਾਲੂ ਖੁਸ਼ੀ ਹੋ ਕੇ ਬਚਨ ਬੋਲਿਆ ਹੈ। ਖਰਚਨ ਕੋ ਅਬ ਕਾਲ। ਜੈ ਰਾਮਾ, ਖਰਚ ਕਰਨ ਦਾ ਹੁਣ ਸਮਾਂ ਸੀ। ਭਲਾ ਭਇਓ ਧਨ ਬਹੁ ਕਰਿਓ। ਵੀ ਚੰਗਾ ਹੋਇਆ ਪੁੱਤਰ ਨੇ ਧਨ ਪਹਿਲਾਂ ਹੀ ਬਹੁਤਾ ਵਿਆਹ ਵਾਸਤੇ ਇਕੱਠਾ ਕਰ ਲਿਆ ਹੈ। ਔਰ ਭੇਵ ਨਹਿ ਜਾਨ। ਹਾਂ ਭਾਈ ਬਾਲਾ ਜੀ ਕਹਿੰਦੇ ਆ ਜਿਹੜਾ ਪਿਓ ਹੋਰ ਨੀ ਕੋਈ ਇਹ ਭੇਤ ਜਾਣਦਾ ਹੈ। ਇੱਕ ਦਰਬ ਕੀ ਲਾਲਸਾ। ਇੱਕ ਸਿਰਫ ਮਾਇਆ ਦੀ ਚਾਨ ਹੈ ਵੀ ਪੁੱਤਰ ਨੇ ਮਾਇਆ ਕਮਾ ਦਿੱਤੀ, ਚੰਗਾ ਹੀ ਕੀਤਾ ਹੈ। ਯੋ ਨਾ ਕਰਹਿ ਪਹਿਚਾਨ। ਇਹ ਨੀ ਕਾਲੂ ਜਾਣਨਾ ਪਛਾਣਨਾ ਕਰਦਾ ਹੈ। ਕਰਤਾ ਹਰਤਾ ਜਗਤ ਕੋ। ਮੇਰਾ ਜਿਹੜਾ ਪੁੱਤਰ ਹੈ ਇਹ ਤਾਂ ਸੰਸਾਰ ਦਾ ਬਣਾਉਣ ਵਾਲਾ ਹੈ ਤੇ ਸੰਸਾਰ ਨੂੰ ਨਾਸ ਕਰਨ ਵਾਲਾ, ਇਹ ਤਾਂ ਪਰਮੇਸ਼ੁਰ ਨਹੀਂ ਸਮਝਦਾ ਹੈ। ਰੁਪਈਆ ਵੱਲ ਨਹੀਂ ਦੇਖ ਰਿਹਾ ਵੀ ਵਧੀਆ ਕੰਮ ਕੀਤਾ ਇਸਨੇ। ਕਬਿਤ ਨਾਨਾ ਬਿਦ ਭੋਜਨ ਕਰਾਏ ਕਹਿ ਜਿਮਾਏ ਨਰ। ਉਹਨੂੰ ਬਾਅਦ ਤਰ੍ਹਾਂ ਤਰ੍ਹਾਂ ਦੇ ਭੋਜਨ ਜੇ ਤਿਆਰ ਕਰਾ ਕੇ ਸਾਰਿਆਂ ਨੂੰ ਕਹਿੰਦੇ ਛਕਾਇਆ ਹੈ। ਬਨਤਾ ਕੀ ਪਾਤਨ ਵਿਸਾਏ ਹਿਤ ਖਾਨ ਕੇ। ਜਿਹੜੀਆਂ ਘਰ ਵਾਲੀਆਂ ਨਾਲ ਆਈਆਂ ਇਹਨਾਂ ਦੇ, ਉਹਨਾਂ ਦੀ ਪੰਗਤ ਜੀ ਕਹਿੰਦੇ ਬਿਠਾ ਕੇ ਉਹਨਾਂ ਨੂੰ ਵੀ ਛਕਾਇਆ ਸਭ ਨੂੰ। ਔਰ ਜੇ ਹੈ ਊਚ ਨੀਚ ਸਭ ਕੋ ਆਹਾਰ ਦੀਨੋ। ਹੋਰ ਜਿਹੜੇ ਕੋਈ ਨੀਵੀਆਂ ਜਾਤਾਂ ਵਾਲੇ ਆਏ ਹੈ ਸਭ ਨੂੰ ਉਹੀ ਭੋਜਨ ਵਧੀਆ ਦਿੱਤਾ ਹੈ। ਨੀਕੇ ਪਕਵਾਨ ਖਾਨ ਕੀਨੇ ਸੁੱਖ ਮਾਨ ਕੇ। ਸਾਰਿਆਂ ਨੇ ਕਹਿੰਦੇ ਚੰਗੇ ਚੰਗੇ ਪਕਵਾਨ ਛਕੇ ਛਕਾਏ ਸੁੱਖ ਮਨ ਮਨਾ। ਚਤੁਰ ਬਰਨ ਕੇਰੇ ਕਰਨ ਕਰਨ ਫੇਰੇ। ਜਿਹੜੇ ਸੁਲਤਾਨਪੁਰ ਦੇ ਵਿੱਚ ਆਰੇ ਵਰਨਾ ਚਾਰੇ ਜਾਤਾਂ ਦੇ ਘਰਾਂ ਵਿੱਚ ਉਹ ਘਰਾਂ ਕਿਸ ਰਹਿੰਦੇ ਸੀ, ਉਹਨਾਂ ਦੇ ਘਰਾਂ ਵਿੱਚ ਵੀ ਇਹ ਜਿਹੜਾ ਭੋਜਨ ਜਿਹਾ ਬਣਾਇਆ ਫੇਰਿਆ ਨਿਉਂਦੇ ਜੇ ਦਿੱਤੇ ਸਵਾਲ ਘਰਾਂ ਘਰਾਂ ਵਿੱਚ। ਤੂਰਨ ਨਰਨ ਪ੍ਰੇਰੇ ਕਾਲੂ ਰੰਗ ਰਾਨ ਕੇ। ਕਾਲੂ ਜੀ ਨੇ ਭਾਵੇਂ ਕੋਈ ਗਰੀਬ ਹੈ ਭਾਵੇਂ ਗੰਭੀਰ ਹੈ ਵੀ ਸਭ ਦੇ ਘਰ ਦੇ ਵਿੱਚ ਵੀ ਆ ਜਿਹੜਾ ਭੋਜਨ ਜਾ ਕੇ ਦੇਵੋ। ਸਭ ਨ ਦਿਵਾਇਓ ਉਤ ਸ਼ਾਹ ਯੋ ਬਢਾਇਓ ਅਤ। ਕਾਲੂ ਨੇ ਕਹਿ ਕੇ ਸਾਰਿਆਂ ਘਰਾਂ ਦੇ ਵਿੱਚ ਨੂੰਦਾ ਜਾ ਪਜਵਾਇਆ ਹੈ, ਬੜਾ ਉਤਸ਼ਾਹ ਮਨਾਇਆ ਹੈ। ਵੱਡੋ ਜਸ ਛਾਇਓ ਬੀਚਪੁਰ ਸੁਲਤਾਨ ਕੇ। ਸੁਲਤਾਨਪੁਰ ਦੇ ਵਿੱਚ ਇਸ ਤਰ੍ਹਾਂ ਬੜਾ ਭਾਰੀ ਜਸ ਫੈਲ ਗਿਆ ਹੈ। ਦੋਹਰਾ ਬ੍ਰਿੰਦ ਮਧੁਰ ਪਕਵਾਨ ਕੋ। ਬਹੁਤ ਜਿਹੜੇ ਮਿੱਠੇ ਪਕਵਾਨ ਮਿੱਠੀਆਂ ਮਠਿਆਈਆਂ। ਸੀਸ ਨਰਨ ਧਰਵਾਏ। ਉਹ ਕਹਿੰਦੇ ਲੋਕਾਂ ਦੇ ਪੁਰਸ਼ਾਂ ਦੇ ਸਿਰਾਂ ਤੇ ਰਖਵਾ ਕੇ ਚੁਕਵਾ ਕੇ। ਦੌਲਤ ਖਾਨ ਨਿਰਪਾਲ ਕੋ। ਜਿੱਥੇ ਦੌਲਤ ਖਾਨ ਨਵਾਬ ਹੈ ਸੀ। ਦੀਨ ਜਰਾਮ ਸੁਜਾਏ। ਜੈ ਰਾਮ ਨੇ ਇਹ ਮਠਿਆਈਆਂ ਜਾ ਕੇ ਦੌਲਤ ਖਾਨ ਨਵਾਬ ਨੂੰ ਦਿੱਤੀਆਂ। ਸੋਰਠ ਸੋਰਠਾ ਲਖ ਆਨੰਦ ਕੋ ਬ੍ਰਿੰਦ। ਇਸ ਤਰ੍ਹਾਂ ਬਹੁਤ ਆਨੰਦ ਜਾਣ ਕੇ ਵਧਿਓ ਨਰਿੰਦ ਸੁਬਦਨ ਤੇ। ਉਸ ਵੇਲੇ ਜਿਹੜਾ ਦੌਲਤ ਖਾਨ ਨਵਾਬ ਹੈ ਉਸਨੇ ਮੁੱਖੋਂ ਹੀ ਉਹ ਕਿਹਾ ਹੈ ਵਸਤ ਬਿਲੰਦ ਸੁਛੰਦ। ਬਿਨਾਂ ਸੁਤੰਤਰ ਬਿਨਾਂ ਪੁੱਛੇ ਤੱਥੇ ਤੋਂ ਬਹੁਤੀਆਂ ਜਿਹੜੀਆਂ ਵਸਤੂਆਂ ਹਨ ਮੋਹ ਨਰਨ ਤੇ ਚਹਿਤ ਲਿਹੋ। ਮੇਰੇ ਜੋ ਤੁਹਾਨੂੰ ਚਾਹੀਦੀ ਮੇਰੇ ਪੁਰਸ਼ਾਂ ਤੋਂ ਨੌਕਰਾਂ ਚੌਕਰਾਂ ਨੂੰ ਕਹਿ ਕੇ ਜੈ ਰਾਮਾ ਲੈ ਲੈ ਸਭ ਕੁਛ। ਕਬਿਤ ਬੋਲੇ ਗੁਣ ਐਨ ਅਰਬਿੰਦ ਸਾਮ ਨੈਣ ਲੋਨੇ। ਉਸ ਵੇਲੇ ਕਹਿੰਦੇ ਨੇ ਇਉਂ ਉੱਧਰ ਜੈ ਰਾਮ ਨੂੰ ਇਉਂ ਕਹਿ ਦਿੱਤਾ ਨਵਾਬ ਨੇ, ਇੱਧਰ ਕਹਿੰਦੇ ਸਮਾਂ ਜਾਣ ਕੇ ਜਿਨ੍ਹਾਂ ਦੇ ਕਬਲ ਵਰਗੇ ਨੇਤਰ ਗੁਣਾਂ ਦੇ ਘਰ ਹੈ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਸਦਿਆ ਮਾਈਆਂ ਬੀਬੀਆਂ ਨੇ। ਜਾ ਕੇ ਆਵੇ ਲੋਕ ਕੀ ਕੋਨੇ ਮੈਨ ਬਿਨ ਮਾਨ ਕੇ। ਜਿਨ੍ਹਾਂ ਨੂੰ ਵੇਖਿਆ ਹੋਇਆ ਜਿਹੜੇ ਨੇਤਰਾਂ ਦੇ ਕੋਨੇ ਹਨ ਦੇਖ ਕੇ, ਜਿਹੜਾ ਕਾਮਦੇਵ ਉਹਦਾ ਨਿਹੜਾ ਮਾਨ ਲੱਥਦਾ ਹੈ। ਭੌਣ ਮੈਂ ਵਸਾਏ ਤਨ ਸਾਧਨ ਮਲਾਏ ਸ਼ੁਭ। ਇਸ ਤਰ੍ਹਾਂ ਮਹਾਰਾਜ ਨੂੰ ਘਰ ਵਿੱਚ ਬਿਠਾ ਕੇ ਸੋਹਣਾ ਜਿਹੜਾ ਮਟਨਾ ਜਾ ਮਲਣਾ ਕੀਤਾ ਸਰੀਰ ਤੇ, ਗਾਏ ਗੀਤ ਅੰਗਨਾ ਬਣਾਏ ਬੈਨ ਮਾਨ ਕੇ। ਇਸ ਤਰ੍ਹਾਂ ਕਹਿੰਦੇ ਗੀਤ ਜੇ ਬਣਾ ਕੇ ਮਾਨ ਸਤਿਕਾਰ ਵਾਲੇ ਉਹ ਗਾਉਂਦੀਆਂ ਤੇ ਸੁਣਾਉਂਦੀਆਂ। ਵੱਡੀ ਵੱਡੀ ਵੱਡ ਭਾਗਨ ਸੁਹਾਗਨ ਸਪਤ ਮਿਲ। ਬੜੀਆਂ ਜਿਹੜੀਆਂ ਵੱਡੇ ਭਾਗਾਂ ਵਾਲੀਆਂ ਸੱਤ ਸੁਹਾਗ ਬੰਤੀਆਂ ਹਨ। ਅੰਗਨ ਮਲਤ ਭਲੇ ਬੇਦੀ ਕੁਲ ਭਾਨ ਕੇ। ਬੇਦੀਆਂ ਦੇ ਕੁਲ ਦੇ ਸੂਰਜ ਰੂਪ ਗੁਰੂ ਨਾਨਕ ਸਾਹਿਬ ਉਹਨਾਂ ਦੇ ਸੋਹਣੇ ਅੰਗਾਂ ਨੂੰ ਇਹ ਬਟਨਾ ਜੀਆਂ ਮਲ ਰਹੀਆਂ। ਨਾਨ ਪੁੰਨ ਕੀਨੋ ਬਹੁ ਦੀਨਨ ਕੋ ਦਾਨ ਦੀਨੋ। ਬਟਨਾ ਜਾ ਕਰ ਮਲ ਕੇ ਫਿਰ ਉਦੋਂ ਬਾਅਦ ਸਤਿਗੁਰੂ ਦਾ ਇਸ਼ਨਾਨ ਕਰਾਇਆ ਹੈ, ਉਦੋਂ ਬਾਅਦ ਬਹੁਤ ਤਕੜਾ ਦਾਨ ਦਿੱਤਾ ਹੈ। ਆਸਨ ਅਸੀਨੇ ਕੋਰ ਬਾਨ ਸੁਖ ਦਾਨ ਕੇ। ਇਸ ਤਰ੍ਹਾਂ ਆਸਨ ਤੇ ਬਿਠਾਇਆ ਹੈ ਤੇ ਇਸ ਤਰ੍ਹਾਂ ਮਹਾਰਾਜ ਦੇ ਉੱਪਰ ਕੁਰਬਾਨ ਜਾ ਰਹੀਆਂ, ਸਦਕੇ ਜਾ ਰਹੀਆਂ, ਕਵੀ ਇਹ ਕੁਰਬਾਨ ਜਾ ਰਿਹਾ। ਜਦੋਂ ਮਹਾਰਾਜ ਇਸ਼ਨਾਨ ਕਰਕੇ ਸਜ ਗਏ ਬੈਠ ਗਏ ਹਨ। ਸਵਈਆ ਸੋਹਤ ਪੀਤ ਦਕੂਲ ਧਰੇ। ਮਹਾਰਾਜ ਦੇ ਉਸ ਵੇਲੇ ਕਹਿੰਦੇ ਪੀਲੇ ਰੰਗ ਦੇ ਵਸਤਰ ਜੇ ਪਹਿਨੇ ਹੋਏ ਬੜੇ ਸੋਭਾ ਧਾਰ ਰਹੇ ਹਨ। ਸ਼ੁਭ ਹੱਥ ਬੰਨਾ ਜਿਨਕੇ ਕੰਗਣਾ। ਇਹਨਾਂ ਦੇ ਹੱਥ ਨਾਲ ਸੋਹੜਾ ਕੰਗਣਾ ਜਾ ਬੰਨ ਦਿੱਤਾ ਸਜ ਰਿਹਾ ਹੈ। ਭੂਖਨ ਭੂਖਤ ਹੈ ਤਨ ਮੈਂ। ਜਿਹੜੇ ਕੋਈ ਗਹਿਣੇ ਸਰੀਰ ਤੇ ਪਾਏ ਸਜ ਰਹੇ ਹਨ। ਕਰ ਛਾਪ ਛਲਾਇਨ ਸੋ ਰੰਗਨਾ। ਇਸ ਤਰ੍ਹਾਂ ਹੱਥਾਂ ਵਿਜਣੀਆਂ ਕੋਈ ਛਾਪਾਂ ਛੱਲੇ ਪਾਏ ਰੰਗਾਂ ਰੰਗਾਂ ਦੀਆਂ ਉਹ ਸਜ ਰਹੀਆਂ ਹਨ। ਸ਼ੀਸ਼ ਸੀਸ ਬਦਾ ਸਿਰ ਪੇਚ ਫਵੈ ਸ਼ਬ। ਸੀਸ ਤੇ ਜਿਹੜਾ ਦਸਤਾਰਾ ਬੰਨਿਆ ਹੋਇਆ ਬੜੀ ਛਵੀ ਸਿਰ ਸਜ ਰਿਹਾ ਫਵ ਰਿਹਾ ਹੈ। ਸ਼ਬ ਚਾਰ ਬਿਲੋਕਤ ਹੈ ਅੰਗਨਾ। ਸੋਹਣੀ ਦਸਤਾਰੇ ਦੀ ਸੋਭਾ ਬਣੀ ਹੋਈ ਅੰਗਨਾ ਮਾਈਆਂ ਵੇਖ ਰਹੀਆਂ ਹਨ। ਰੂਪ ਮੁਕੰਦ ਆਨੰਦ ਕੇ ਕੰਦ। ਇਸ ਤਰ੍ਹਾਂ ਕਹਿੰਦੇ ਆਨੰਦ ਦੇ ਬੱਦਲ ਹਨ ਜਿਹੜੇ ਆਨੰਦਾ ਰੂਪ ਹਨ ਗੁਰੂ ਨਾਨਕ ਸਾਹਿਬ ਜੀ। ਬਣਿਓ ਮੁਖ ਚੰਦ ਕਲੰਕ ਬਿਨਾ। ਜਿਵੇਂ ਕਲੰਕ ਤੋਂ ਬਗੈਰ ਪੂਰਨਮਾਸੀ ਦਾ ਚੰਦਰਮਾ ਹੋਇਓ ਗੁਰੂ ਮਹਾਰਾਜ ਦਾ ਸੋਹਣਾ ਮੁਖ ਬਣ ਠੰਡ ਰਿਹਾ ਸਜ ਰਿਹਾ ਚਮਕ ਰਿਹਾ ਹੈ। ਭਰੀ ਸੁੰਦਰਤਾ ਬਹੁ ਸੀਸ ਕਿਰੀਟ। ਬੜੀ ਸੁੰਦਰ ਨਾਲ ਭਰਿਆ ਹੋਇਆ ਸਿਰ ਤੇ ਜਿਹੜਾ ਮੁਕਟ ਹੈ। ਸੁਹਾਵਤ ਲਾਲ ਚੁੰਨੀ ਸੋਹਰੀ। ਇਸ ਤਰ੍ਹਾਂ ਲਾਲ ਰੰਗ ਦੇ ਜਿਹੜੇ ਚੂਨੀਏ ਜੇ ਲਾਏ, ਨਗ ਪੰਨੇ ਜੇ ਲਾਏ ਹੈ, ਹਰੇ ਰੰਗ ਦੇ ਲਾਏ ਉਹ ਸੌਂਦੇ ਸਜਦੇ ਹਨ। ਹਰੀ ਲੋਕਨ ਬੁੱਧ ਬਿਲੋਕਤ ਆਨਨ। ਉਸ ਵੇਲੇ ਕਹਿੰਦੇ ਮੁੱਖ ਨਾਲ ਵੇਖਨ, ਮੁੱਖ ਨੂੰ ਵੇਖ ਕੇ ਸਾਰਿਆਂ ਦੀ ਸੋਭਾ ਨਾਸ ਕਰ ਦਿੱਤੀ ਹੈ। ਲੋਚਨ ਡੀਠ ਕਹੂੰ ਨਾ ਟਰੀ। ਇੰਨੀ ਨੇਤਰਾਂ ਦੀ ਨਿਗਾਹ ਕਹਿੰਦੇ ਸਭ ਦੀ ਲੱਗੀ ਹੈ, ਇੱਧਰ ਉੱਧਰ ਟਲ ਨਹੀਂ ਰਹੀ ਹੈ, ਸਭ ਦੇਖੀ ਜਾ ਰਿਹਾ ਗੁਰੂ ਮਹਾਰਾਜ ਦੇ ਸੁੰਦਰ ਸਰੂਪ ਵੱਲੀ ਮੁੱਖ ਵੱਲੀ। ਟਰੀ ਆਪਦ ਤਾਂ ਨਰ ਕੀ ਸਗਰੀ। ਕਵੀ ਜੀ ਕਹਿੰਦੇ ਉਹਨਾਂ ਮਨੁੱਖਾਂ ਦੀ ਜਿਹੜੀ ਬਿਪਤਾ ਮੁਸੀਬਤ ਸੀ ਟਲ ਗਈ, ਦੂਰ ਹੋ ਗਈ। ਜਿਨ ਮੂਰਤ ਸੋ ਔਰ ਮਾਹ ਧਰੀ। ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੋਹਣੀ ਸ਼ਕਲ ਜਿਹੜੀ ਹੈ ਮਹਾਰਾਜ ਦੀ ਉਹ ਆਪਣੇ ਹਿਰਦੇ ਵਿੱਚ ਧਿਆਨ ਦੁਆਰਾ ਧਾਰ ਲਈ ਹਿਰਦੇ ਵਿੱਚ ਵਸਾ ਲਈ ਹੈ। ਧਰੀ ਅੰਗਨ ਮੈਂ ਸੁਖਮਾ ਸੁਖ ਕੀ, ਹਾਂ ਸੁਖਾਂ ਦਾ ਕਰ ਰੂਪ ਜਿਹੜੀ ਸੋਭਾ ਅੰਗਾਂ ਅੰਗਾਂ ਵਿੱਚ ਧਾਰਨ ਕੀਤੀ ਹੋਈ ਹੈ। ਜਗ ਕੋਮਲਤਾ ਬਚ ਬੀਚ ਭਰੀ, ਸੰਸਾਰ ਦੀ ਜਿਹੜੀ ਕੋਮਲਤਾ ਉਹਦੇ ਵਿੱਚ ਕਹਿੰਦੇ ਬਚਨਾਂ ਵਿੱਚ ਭਰੀ ਹੋਈ ਹੈ। ਛੋਟੇ ਨਿਸ਼ਾਨ ਧਰੇ ਦਰ ਬਾਜਤ, ਛੋਟੇ ਜਿਹੜੇ ਉਸੇ ਨਗਾਰੇ ਜੇ ਆ ਉਹ ਕਹਿੰਦੇ ਧਰੇ ਦਰਵਾਜੇ ਅੱਗੇ ਵੱਜ ਰਹੇ ਹਨ। ਆਵਤ ਜਾਵਤ ਲੇਤ ਹੈ ਕੇਈ, ਕਈ ਕਹਿੰਦੇ ਆਉਣ ਲੈਣ ਵਾਸਤੇ ਆ ਰਹੀ ਹੈ, ਕੋਈ ਲੈ ਕੇ ਜਾ ਰਹੇ ਹੈ। ਤਾਤ ਕਮਾਈ ਕੋ ਕਾਲੂ ਬਿਲੋਕ, ਉਸ ਵੇਲੇ ਆਪਣੇ ਪੁੱਤਰ ਦੀ ਕਮਾਈ ਵੱਲੀ ਵੇਖ ਕੇ ਜਿਹੜਾ ਕਾਲੂ ਹੈ। ਵਿਸਾਲ ਉਦਾਰ ਰਿਦਾ ਬਹੁ ਦੇਈ, ਹਰਿਦੇ ਨੂੰ ਕਹਿੰਦੇ ਬੜਾ ਖੁੱਲੀ ਦਾਲਾ ਕਰਕੇ ਦੇਈ ਜਾਂਦਾ ਖੁੱਲੇ ਗੱਪੇ। ਆਵਤ ਰਾਗ ਕਲਾਵਤ ਗਾਵਤ, ਜਿਹੜੇ ਕਲੌਤ ਰੋਗ ਹੈ ਉਹ ਆ ਰਹੇ ਆ, ਰਾਗਾਂ ਵਿੱਚ ਗਾ ਰਹੇ ਹੈ। ਭਾਵਤ ਜੇਬਿਤ ਪਾਵਤ ਸੇਈ, ਜਿਹੜਾ ਮਨ ਨੂੰ ਧਨ ਚੰਗਾ ਲੱਗਦਾ ਉਹ ਸਾਰੇ ਕਲੌਤ ਪਾਉਂਦੇ ਹਨ। ਯਾ ਵਿਦ ਕੋ ਉਤਸ਼ਾਹ ਭਇਓ, ਇਸ ਤਰ੍ਹਾਂ ਸੁਲਤਾਨਪੁਰ ਵਿੱਚ ਬਰਾਤ ਦੀ ਚੜ੍ਹਾਈ ਸਮੇਂ ਬੜਾ ਭਾਰੀ ਉਤਸ਼ਾਹ ਹੋਇਆ ਹੈ। ਕਵ ਕੀਨ ਕਵਿਤਨ ਮੱਧ ਭਨੇਈ, ਕਵੀ ਜੀ ਕਹਿੰਦੇ ਮੈਂ ਇਹ ਕਵਿਤਾ ਵਿੱਚ ਇਹਨੂੰ ਕੀਤਾ ਤੇ ਕਵਿਤਾ ਵਿੱਚ ਹੀ ਇਹਨੂੰ ਕਿਹਾ ਹੈ। ਪਾਵਨ ਮੰਗਲ ਹੋਤ ਸੁਹਾਵਨ, ਹਾਂ ਪਿੱਤਰ ਮੰਗਲਾਚਾਰ ਹੋ ਰਹੇ ਆ ਸੋਭਨੀਕ। ਪਾਵਨ ਭਾਟ ਰਟੈ ਗੁਣ ਕੋ, ਇਸੇ ਤਰ੍ਹਾਂ ਬੜੀ ਭਾਵਨਾ ਨਾਲ ਸ਼ਰਧਾ ਨਾਲ ਜਿਹੜੇ ਭੱਟ ਲੋਕ ਹੈ ਉਹ ਗੁਰੂ ਮਹਾਰਾਜ ਦੇ ਗੁਣਾਂ ਨੂੰ ਉਚਾਰਨ ਕਰ ਰਹੇ ਕਥਨ ਕਰ ਰਹੇ ਹੈ। ਲਾਗੀ ਸਭਾ ਸਭ ਬੇਦਨ ਕੀ, ਜਿਹੜੇ ਬੇਦੀਆਂ ਦੇ ਬੱਸ ਦੇ ਹੈ ਸਾਰਿਆਂ ਦੀ ਬੜੀ ਤਕੜੀ ਸਭਾ ਲੱਗ ਗਈ ਸਜ ਗਈ ਹੈ। ਨਟ ਰਾਗ ਅਲਾਪ ਕਰੈ ਧੁਨ ਕੋ, ਜਿਹੜੇ ਕੋਈ ਤਮਾਸ਼ਗੀਰ ਰਾਗ ਅਲਾਪ ਰਹੇ ਹੈ ਤੇ ਇਸ ਤਰ੍ਹਾਂ ਰਾਗਾਂ ਦੇ ਵਿੱਚ ਹੀ ਜਿਹੜੀ ਧੁਨੀ ਹੈ ਉਹਦਾ ਅਲਾਪ ਕਰ ਰਹੇ ਹੈ, ਆਵਾਜ਼ ਕੱਢ ਰਹੇ ਹਨ। ਬੀਜ ਹਿਰਦੈ ਬਖਸ਼ੈ ਬਖਸ਼ੀਸ਼ਨ, ਉਹ ਕਹਿੰਦੇ ਜਿਹੜੇ ਭੱਟ ਲੋਕ ਹੈ ਰਾਗਾਂ ਵਿੱਚ ਲਾਪਦੇ ਰਾਗਾਂ ਦੀਆਂ ਆਵਾਜ਼ਾਂ ਕੱਢਦੇ ਹੈ ਬੜੇ ਖੁਸ਼ ਹੋ ਕੇ ਉਹਨਾਂ ਨੂੰ ਨਾਮ ਬਖਸ਼ ਰਹੇ ਹਨ। ਪਾਏ ਕਸੋ ਹਰਖੈ ਧਨ ਕੋ, ਉਹ ਜਿਹੜੇ ਭੱਟ ਲੋਕ ਹੈ ਧਨ ਪਾ ਪਾ ਕੇ ਖੁਸ਼ ਹੁੰਦੇ ਹਿਰਦਿਆਂ ਵਿੱਚ। ਹਾਸ ਬਿਲਾਸ ਕਰੈ ਮਿਲ ਕੇ, ਉਹ ਜਿੰਨੇ ਬਰਾਤੀ ਆਪੋ ਵਿੱਚ ਹੀ ਮਿਲ ਕੇ ਹਾਸੇ ਦੇ ਬਿਲਾਸ ਕਰਦੇ। ਪਿਖ ਕੌਤਕ ਭਾਂਤ ਅਨੇਕਾਂ ਕੋ, ਅਨੇਕਾਂ ਤਰ੍ਹਾਂ ਦੇ ਜਿਹੜੇ ਕੌਤਕ ਹੋਏ ਉਹਨਾਂ ਨੂੰ ਵੇਖ ਵੇਖ ਕੇ। ਖਰੀ ਚਾਰ ਬਰਾਤ ਬਣੀ ਸਗਰੀ, ਬੜੀ ਚੰਗੀ ਜਿਹੜੀ ਬਰਾਤ ਹੈ ਬਣੀ ਹੋਈ ਕਹਿੰਦੇ ਖੜੀ ਹੈ। ਧਨ ਭੂਖਨ ਜੇਬ ਜਰਾਵ ਜਰੀ, ਇਹਨਾਂ ਦੇ ਸਰੀਰ ਤੇ ਕਹਿੰਦੇ ਗਹਿਣੇ ਸੋਭਾ ਵਾਲੇ ਹੈ, ਜੜਾਵਾਂ ਦੀ ਜੜਤ ਕੀਤੀ ਉਹਨਾਂ ਵਿੱਚ। ਜਰੀ ਦੋਜ ਫਿਰੈ ਬਿਜਨਾ ਸਭ ਪੈ, ਹਾਂ ਸਾਰਿਆਂ ਦੇ ਉੱਪਰੋਂ ਹੜ੍ਹ ਦੇ ਮਹੀਨੇ ਵਿੱਚ ਗਰਮੀ ਹੁੰਦੀ ਹੈ ਜਿਸ ਕਰਕੇ ਜਿਹੜਾ ਪੱਖਾ ਹੈ ਕਹਿੰਦੇ ਜਿਹਦੇ ਵਿੱਚ ਤਿੱਲੇ ਦਾ ਕੰਮ ਕੀਤਾ ਹੈ, ਤਿੱਲੇ ਦੀਆਂ ਤਾਰਾਂ ਨਾਲ ਬਣਾਇਆ ਹੋਇਆ ਪੱਖਾ ਹੈ, ਉਹ ਸਾਰਿਆਂ ਦੇ ਸਿਰਾਂ ਉੱਪਰ ਫਿਰ ਰਿਹਾ ਪੱਖਾ ਚੱਲਿਆ ਜਾ ਰਿਹਾ ਹੈ। ਸਮ ਸੂਰਜ ਕੇ ਜਿਹੇ ਕ੍ਰਾਂਤ ਧਰੀ, ਜਿਸ ਪੱਖੇ ਨੇ ਸੂਰਜ ਦੇ ਸਮਾਨ ਕ੍ਰਾਂਤੀ ਸੋਭਾ ਧਾਰਨ ਕੀਤੀ ਹੋਈ ਹੈ। ਧਰੀ ਪੋਸ਼ਿਸ਼ ਅੰਗ ਪਟੰਬਰ ਅੰਬਰ, ਸਾਰਿਆਂ ਬਰਾਤੀਆਂ ਨੇ ਆਪਣੇ ਸਰੀਰ ਤੇ ਪੁਸ਼ਾਕਾਂ ਰੇਸ਼ਮੀ ਤੇ ਹੋਰ ਕੱਪੜਿਆਂ ਦੀਆਂ ਧਾਰਨ ਕੀਤੀਆਂ। ਹੈ ਪਸ਼ਮ ਅੰਬਰ ਸ਼ੋਭ ਕਰੀ, ਕਈਆਂ ਨੇ ਪਸ਼ਮੀਨੇ ਦੇ ਕੱਪੜ ਪਾਏ, ਸੋਭਾ ਧਾਰਨ ਕੀਤੀ ਹੈ ਚੰਗੀ। ਕਰੀ ਸੁੰਦਰ ਰੰਗ ਅਨੇਕਾਂ ਕੀ, ਅਨੇਕਾਂ ਰੰਗਾਂ ਦੀ ਕਹਿੰਦੇ ਕੀਤੀ ਹੋਈ। ਪੁਰਹੂਤ ਸਭਾ ਦੁੱਤ ਲੀਨ ਸ਼ਰੀ, ਇੰਦਰ ਦੇਵਤੇ ਦੀ ਸਭਾ ਦੀ ਜਿਹੜੀ ਸੋਭਾ ਉਹ ਕਹਿੰਦੇ ਸਾਰੀ ਛੱਡ ਲਈ ਹੈ ਮਾਨੋ। ਦੋਹਰਾ ਦਿਵਸ ਬਤੀਤੇ ਕਿਤਕ ਇਵ, ਇਸ ਤਰ੍ਹਾਂ ਕਹਿੰਦੇ ਖੁਸ਼ੀਆਂ ਉਤਸ਼ਾਹ ਮਨਾਉਂਦੀਆਂ ਜਦੋਂ ਕੁਝ ਦਿਨ ਇੱਥੇ ਲੰਘੇ ਹਨ। ਸਾਹਾ ਆਇਓ ਸਮੀਪ, ਜਿਹੜਾ ਵਿਆਹ ਦਾ ਦਿਨ ਹੈ ਬਹੁਤ ਨੇੜੇ ਆ ਗਿਆ। ਲੱਗੇ ਕਰਨ ਤਿਆਰੀ ਚੱਲਣ, ਇਸ ਤਰ੍ਹਾਂ ਵੀ ਹੁਣ ਬਟਾਲੇ ਨੂੰ ਆਪਾਂ ਚੱਲੀਏ, ਆਪੋ ਆਪਣੀਆਂ ਤਿਆਰੀਆਂ ਕਰਨ ਲੱਗੇ ਹਨ। ਵਿਆਹਨ ਕੁਲ ਕੋ ਦੀਪ, ਜਿਹੜਾ ਸਾਡੇ ਬੇਦੀਆਂ ਦੇ ਕੁਲ ਦਾ ਦੀਵਾ ਹੈ ਪ੍ਰਕਾਸ਼ ਗੁਰੂ ਗੁਰੂ ਨਾਨਕ ਹੈ, ਵੀ ਉਹਨਾਂ ਦਾ ਵਿਆਹ ਦਾ ਦਿਨ ਆ ਗਿਆ ਨੇੜੇ, ਅਤੇ ਇਸ ਕਰਕੇ ਵੀ ਆਪਾਂ ਚੱਲੀਏ, ਇਉਂ ਕਰਕੇ ਦਿਨ ਨੇੜੇ ਆਇਆ। ਸਭ ਆਪੋ ਆਪਣੀਆਂ ਤਿਆਰੀਆਂ ਚੱਲਣ ਦੀਆਂ ਕਰਨ ਲੱਗ ਪਏ। ਜਿਸ ਤਰ੍ਹਾਂ ਸੁਲਤਾਨਪੁਰ ਤੋਂ ਤਿਆਰੀ ਕਰਕੇ ਜਿੰਨੇ ਬਰਾਤੀ ਹੈ, ਜਿਨ੍ਹਾਂ ਦੇ ਨਾਮ ਵੀ ਕਵੀ ਜੀ ਨੇ, ਵੀ ਇਹ ਸੁਲਤਾਨਪੁਰ ਤੋਂ ਕਿੰਨੇ ਨਾਮ ਵਾਲੇ ਬਰਾਤੀ ਚੱਲੇ, ਰਾਏ ਭੋਏ ਦੀ ਤਲਵੰਡੀ ਤੋਂ ਕਾਲੀ ਨਾਲ ਕਿੰਨੇ ਕੁ ਬਰਾਤੀ ਆ ਕੇ ਚੱਲੇ ਸਨ। ਉਹ ਜਿਵੇਂ ਉਹਨਾਂ ਨੇ ਖੋਜ ਪੜਤਾਲ ਕੀਤੀ ਤਾਂ ਸਾਰਿਆਂ ਦੇ ਨਾਮ ਵੀ ਬਰਾਤੀਆਂ ਜੇ ਜਾਂ ਜੀਆਂ ਦੇ ਇੱਥੇ ਆਏ ਹਨ, ਉਹ ਸਾਰਾ ਵਿਵਾਹ ਦਾ ਜਿਹੜਾ ਪ੍ਰਸੰਗ ਹੈ ਜਿਹੜਾ ਰਹਿ ਗਿਆ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਵਾਂਗੇ, ਵਿਚਾਰ ਲਵਾਂਗੇ। ਹੁਣ ਜਿੰਨਾ ਕੁ ਸਮਾਂ ਨੀਅਤ ਕੀਤਾ ਉਹ ਕਰੀਬਨ ਉੱਪਰ ਹੀ ਜਾ ਰਿਹਾ, ਤਾਂ ਇਸ ਕਰਕੇ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਅਜੇ ਦੀਵਾਲੀ ਦਾ ਵੀ ਸੋ ਦਿਹਾੜਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੰਦੂ ਨੂੰ ਨਕੇਲ ਪਾ ਕੇ ਇਸ ਤਰ੍ਹਾਂ ਸਜ਼ਾ ਦਿੰਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਦੇ ਦੁਕਾਨਾਂ ਉੱਪਰ ਕੋਡੀ ਕੋਟੀ ਅੱਗੇ ਭਿੱਖਿਆ ਮੰਗਾਉਂਦੇ ਹਾਂ। ਆਪ ਜੀ ਜਿਸ ਵੇਲੇ ਇਸ ਤਰ੍ਹਾਂ ਦੁਸ਼ਟ ਨੂੰ ਫੜ ਕੇ ਇੱਥੇ ਪਹੁੰਚੇ ਸੀ, ਉਸ ਖੁਸ਼ੀ ਵਿੱਚ ਗੁਰੂ ਕੀਆਂ ਸਿੱਖ ਸਾਹਿਬਾਂ ਨੇ ਖੁਸ਼ੀਆਂ ਮਨਾਈਆਂ, ਘਿਓ ਦੇ ਦੀਵੇ ਬਗਾਲ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ। ਉਹ ਵੀ ਦਿਨ ਹੈ, ਉਹ ਵੀ ਆਪਾਂ ਇੱਥੇ ਸ਼ਾਮ ਨੂੰ ਮਨਾਉਣਾ ਹੈ। ਅੱਜ ਦਾ ਜਿਹੜਾ ਦੀਵਾਨ ਹੈ ਇਸ ਖੁਸ਼ੀ ਵਿੱਚ ਹੀ ਸਜ ਰਿਹਾ ਹੈ। ਸਭ ਨੂੰ ਵਧਾਈਆਂ ਹੋਣ। ਇੱਥੇ ਹੀ ਆਪਾਂ ਹੁਣ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਦਿਵਸ ਬਤੀਤੇ ਕਿਤਕ ਇਵ ਸਾਹਾ ਆਇਓ ਸਮੀਪ, ਲੱਗੇ ਕਰਨ ਤਿਆਰੀ ਚੱਲਣ, ਵਿਆਹਨ ਕੁਲ ਕੋ ਦੀਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵ ਮੈਂ ਦੁਖ ਭੰਜਨ ਗੁਣ ਥਾ, ਹੇ ਸੰਗੀ ਹੈ ਨਿਰੰਗ ਹੇ ਨਿਰਗੁਣ ਸਭਟੇ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰੋ ਨੈ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਜ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਰੂਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਰੂਪਾਰ ਉਤਾਰਨ ਹਾਰ। ਹੁਣ ਠਾਕੁਰ ਥੋਂ ਅਰਦਾਸ, ਦਿਓ ਪਿੰਡ ਸਭ ਤੇਰੀ ਰਾਸ।